ਸਾਹਿਬ ਜੀਓ ਤ੍ਰਾਣ ਕਰੈ ਨਿਜ ਦਾਸਨ ਕੀ ਭਾਵ ਬੰਧਨ ਤੋਰ ਦਦੂ ਨਿਰਬਾਣ ਬਾਣ ਕੁਦੰਡ ਪ੍ਰਚੰਡ ਤਰੇ ਗਜ ਸੁੰਡ ਮਨੋ ਭੁਜ ਦੰਡ ਪ੍ਰਮਾਣ ਤ੍ਰਾਣ ਕਰੈ ਨਿਜ ਦਾਸਨ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਕਵੀ ਸੰਤੋਖ ਸਿੰਘ ਜੀ ਨੇ ਸੋਹਣਾ ਛੰਦਾਬੰਦੀ ਵਿੱਚ ਸਤਿਗੁਰੂ ਸਾਹਿਬ ਜੀ ਦਾ ਪਾਵਨ ਪਵਿੱਤਰ ਇਤਿਹਾਸ ਬੜੀ ਸ਼ਰਧਾ ਭਾਵ ਨਾਲ ਰਿਪਜਿਆ ਹੋਇਆ ਲਿਖਿਆ ਹੈ। ਇਸ ਪੁਸਤਕ ਨੂੰ ਆਪਾਂ ਕੁਝ ਦਿਨ ਤੋਂ ਵੱਢ ਤੋਂ ਪ੍ਰਾਰੰਭ ਕੀਤਾ ਹੈ। ਸਭ ਤੋਂ ਪਹਿਲਾਂ ਇਸ ਪੁਸਤਕ ਦਾ ਆਪ ਜੀ ਨੇ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਰੱਖਿਆ ਹੈ, ਉਹਦੀ ਪ੍ਰਾਰੰਭਤਾ ਕਰਕੇ ਇਤਿਹਾਸ ਰਾਹੀਂ ਗੁਰੂ ਨਾਨਕ ਸਾਹਿਬ ਜੀ ਦੇ ਲੜੀਵਾਰ ਰੂਪ ਜੀ ਪ੍ਰਸੰਗ ਪੜ੍ਹਦੇ ਸੁਣਦੇ ਰਹੇ ਹਾਂ। ਗੁਰੂ ਮਹਾਰਾਜ ਦੀ ਕਿਰਪਾ ਨਾਲ ਹੌਲੀ ਹੌਲੀ ਪੜ੍ਹਦਿਆਂ ਸੁਣਦਿਆਂ ਵਿਚਾਰ ਕਰ ਰਿਹਾ। ਗੁਰੂ ਨਾਨਕ ਸਾਹਿਬ ਜੀ ਦੇ ਇਤਿਹਾਸ ਦੇ ਨਾਲ ਹੀ ਉਹ ਪੁਸਤਕ ਦੀ ਵੀ ਸੰਪੂਰਨਤਾ ਹੋ ਗਈ ਸੀ। ਫਿਰ ਗੁਰੂ ਅੰਗਦ ਸਾਹਿਬ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਜੋ ਉਹਨਾਂ ਨੇ ਇਤਿਹਾਸ ਛੰਦਾਬੰਦੀ ਵਿੱਚ ਲਿਖਿਆ, ਉਸ ਪੁਸਤਕ ਦਾ ਨਾਂ ਆਪ ਜੀ ਨੇ ਸਤਿਕਾਰ ਵਾਸਤੇ ਗੁਰਪ੍ਰਤਾਪ ਸੂਰਜ ਰੱਖਿਆ। ਜਿਵੇਂ ਸੂਰਜ ਦਾ ਬੜਾ ਭਾਰੀ ਤੇਜ ਪ੍ਰਤਾਪ ਹੈ, ਇਸ ਤਰ੍ਹਾਂ ਇਹਨਾਂ ਸਤਿਗੁਰਾਂ ਦਾ ਵੀ ਜਿਹੜਾ ਸ੍ਰੇਸ਼ਟ ਜਸ ਹੈ ਤੇਜ ਪ੍ਰਤਾਪ ਸੂਰਜ ਵਰਗਾ ਹੀ ਹੈ। ਜਿਵੇਂ ਸੂਰਜ ਸਾਰੇ ਪ੍ਰਕਾਸ਼ ਕਰ ਰਿਹਾ, ਸਾਰੇ ਸੂਰਜ ਚਮਕ ਰਿਹਾ ਹੈ, ਗੁਰੂ ਕਾ ਇਤਿਹਾਸ ਵੀ ਸੂਰਜ ਵਾਂਗੂ ਪ੍ਰਕਾਸ਼ਵਾਨ ਹੈ, ਤੇਜ ਪ੍ਰਤਾਪ ਵਾਲਾ ਹੈ। ਸੋ ਉਹਦੀ ਪ੍ਰਾਰੰਭਤਾ ਵਿੱਚ ਜਿਵੇਂ ਦਸਾਂ ਸਤਿਗੁਰਾਂ ਅੱਗੇ ਬੇਨਤੀਆਂ ਕੀਤੀਆਂ, ਮਹਿਮਾ ਦੇ ਮੰਗਲ ਕੀਤੇ, ਉਹ ਆਪਾਂ ਕੁਝ ਦਿਨ ਤੋਂ ਪੜ੍ਹ ਸੁਣ ਰਹੇ ਹਾਂ, ਵਿਚਾਰ ਰਹੇ ਹਾਂ। ਪਹਿਲਾਂ ਆਪਣੇ ਇਸ਼ਟਰੀ ਉਪਾਸ਼ਨਾ, ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਦਾ ਮੰਗਲ, ਫਿਰ ਜਿਵੇਂ ਕਵੀਆਂ ਨੇ ਨਿਜੋ ਬੰਨਿਆ ਸੰਕੇਤ ਨਿਜੋ ਉਸ ਬੰਨਿਆ ਉਸ ਮਰਿਆਦਾ ਨੂੰ ਪੂਰੀਆਂ ਕਰਦਿਆਂ ਹੋਇਆਂ ਸਵੱਛ ਬੁੱਧੀ ਦਾ ਮੰਗਲ ਕਰ ਦਿੱਤਾ ਹੈ। ਉਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਜਿਵੇਂ ਆਪ ਜੀ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਮਹਿਮਾ ਦੇ ਮੰਗਲ ਕੀਤੇ, ਉਹ ਆਪਾਂ ਪ੍ਰਸੰਗ ਪੜ੍ਹ ਸੁਣ ਰਹੇ ਹਾਂ। ਪਿੱਛੇ ਜਿਸ ਤਰ੍ਹਾਂ ਨਵੇਂ ਪਾਤਸ਼ਾਹ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਪ ਜੀ ਨੇ ਸ਼ਰਧਾ ਭਾਵਨਾ ਵਿੱਚ ਭਿੱਜਿਆ ਹੋਇਆ ਮਹਿਮਾ ਦਾ ਮੰਗਲ ਕੀਤਾ ਹੈ, ਉਹਦੀ ਆਪਣੀ ਸੰਪੂਰਨਤਾ ਕਰ ਲਈ ਸੀ। ਅੱਜ ਅਗਲੇ ਮੰਗਲ ਵਿੱਚ ਜਿਸਦਾ ਪਾਠ ਆਪਾਂ ਹੁਣੇ ਹੁਣੇ ਸੁਣਿਆ ਥੋੜ੍ਹੇ ਜਿਹੇ ਰੂਪ ਦੇ ਵਿੱਚ, ਜਿਸ ਤਰ੍ਹਾਂ ਕਵੀ ਸੰਤੋਖ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਮਹਾਨ ਮਹਿਮਾ ਦਾ ਮੰਗਲ ਕੀਤਾ ਹੈ ਵੀ ਆਪ ਕੈਸੇ ਸਨ ਮਹਾਨ ਤੋਂ ਮਹਾਨ, ਉਹ ਸਿਰ ਸ਼ਲਾਘਾ ਕੀਤੀ, ਕੋਈ ਸੋਹਣੇ ਚਿੱਤਰਪਦਾ ਛੰਦ ਵਿੱਚ ਹੀ ਆ ਰਹੇ ਹੈ ਸਿਰ ਸ਼ਲਾਘਾ। ਉਹ ਜਿਵੇਂ ਵੀ ਆਪ ਜੀ ਦੇ ਸ਼ਰਧਾ ਭਰੇ ਮਹਿਮਾ ਵਡਿਆਈ ਦੇ ਬਚਨ ਗੁਰੂ ਗੋਬਿੰਦ ਸਿੰਘ ਸਾਹਿਬ ਸੰਬੰਧੀ ਆ ਰਹੇ ਹੈ, ਆਪਾਂ ਮਨ ਚਿਤ ਲਾ ਕੇ ਸੁਣੀਏ ਜੀ। ਤ੍ਰਾਣ ਕਰੈ ਨਿਜ ਦਾਸਨ ਕੀ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਕੈਸੇ ਮਹਾਨ ਹਨ ਜਿਹੜੇ ਉਹਨਾਂ ਦੇ ਆਪਣੇ ਇਤਿਹਾਸ ਹੈ। ਇੱਕ ਤਾਂ ਅਸੀਂ ਕਹਿ ਦਿੰਦੇ ਹਾਂ ਵੀ ਅਸੀਂ ਮਹਾਰਾਜ ਦੇ ਦਾਸ ਹੈ, ਪਰ ਗੁਰੂ ਮਹਾਰਾਜ ਦੇ ਅਸੀਂ ਦਾਸ ਬਣੇ ਨਹੀਂ ਹੁੰਦੇ, ਕਿਉਂਕਿ ਜਿਹੜੇ ਗੁਰੂ ਕੇ ਸੇਵਕ ਉਹੀ ਕਹੇ ਜਾਣਗੇ ਮਹਾਰਾਜ ਦੇ, ਜਿਨ੍ਹਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਕੇ ਜਹਾਜ਼ੇ ਚੜ੍ਹ ਗਏ। ਫਿਰ ਜੋ ਗੁਰੂ ਮਹਾਰਾਜ ਨੇ ਹੁਕਮ ਕੀਤਾ ਉਹਦੇ ਨੂੰ ਖਿੜੇ ਮੱਥੇ ਪ੍ਰਵਾਨ ਕਰਦੇ, ਜੋ ਗੁਰੂ ਮਹਾਰਾਜ ਨੇ ਸਿੱਖਿਆ ਦਿੱਤੀ ਹੈ ਉਹਨੂੰ ਕਮਾਉਂਦੇ, ਉਹੀ ਫਿਰ ਉਹਨਾਂ ਦੇ ਆਪਣੇ ਦਾਸ ਹੈ। ਜਿਹਨਾਂ ਨੇ ਨਾ ਅਮਰ ਛਕਿਆ ਨਾ ਗੁਰੂ ਕੀ ਰਹਿਤ ਬਹਿਤ ਪੂਰੀ ਰੱਖਦੇ, ਨਾ ਨਿਤਨੇ ਦੀ ਬਾਣੀ ਦਾ ਨਾ ਕਰਿਆਤਾਂ ਤੋਂ ਬਚੇ, ਆਪਣੀਆਂ ਮਨ ਮਰਜ਼ੀਆਂ ਕਰਦੇ, ਉਹਨਾਂ ਨੂੰ ਅਸੀਂ ਕਿਵੇਂ ਕਹਾਂਗੇ ਵੀ ਗੁਰੂ ਮਹਾਰਾਜ ਦੇ ਆਪਣੇ ਦਾਸ ਹੈ। ਕਾਸ਼ ਕਰਕੇ ਜੇ ਆਪਣੇ ਜਿਹੜੇ ਦਾਸ ਆ ਉਹ ਤਾਂ ਪੰਜ ਪਿਆਰੇ ਹੈ, ਜਿਹਨਾਂ ਦੀ ਪ੍ਰੀਖਿਆ ਕਰਨ ਸਮੇਂ ਗੁਰੂ ਮਹਾਰਾਜ ਨੇ ਫਿਰ ਕਿਹਾ ਵੀ ਇਹ ਸਾਡੇ ਆਪਣੇ ਪਿਆਰੇ ਹੈ। ਫਿਰ ਪੰਜ ਉੱਠ ਖੜੋਤੇ ਉਹਨਾਂ ਨੂੰ ਵੀ ਕਿਹਾ ਵੀ ਇਹ ਪੰਜ ਗੁਪਤ ਹਨ ਸਾਡੇ, ਫਿਰ ਉੱਠੇ ਚਾਲੀ, ਫਿਰ ਉਹਨਾਂ ਨੂੰ ਕਹਿਤਾ ਚਾਲੀ ਮੁਕਤ ਹੈ ਸਾਡੇ। ਫਿਰ ਪ੍ਰੀਖਿਆ ਕਰਦੇ ਰਹੇ, ਫਿਰ ਚਮਕੌਰ ਵਿੱਚ 40 ਨਿਕਲ ਆਏ, ਬਾਕੀ ਜਿਹੜੇ ਕੋਈ ਅਨੰਦਪੁਰੋਂ ਭੱਜੇ ਆਏ ਸੀ ਉਹ ਮਹਾਰਾਜ ਦੇ ਦਾਸ ਤਾਂ ਨਹੀਂ ਰਹੇ, ਲਿਖਿਆ ਇਹ ਸੀ ਸਭ ਕੁਛ ਵੀ ਤੁਸੀਂ ਸਾਡੇ ਗੁਰੂ ਨਹੀਂ, ਅਸੀਂ ਸਾਡੇ ਸਿੱਖ ਸੁੱਖ ਨਹੀਂ ਹੈਗੇ ਹਾਂ। ਇਸ ਤਰ੍ਹਾਂ ਫਿਰ ਜਿਹਨਾਂ ਨੇ ਉਹ ਮੁਕਤਸਰ ਪਹੁੰਚ ਕੇ ਗੁਰੂ ਤੋਂ ਤਨ ਮਨ ਵਾਰ ਦਿੱਤਾ, ਭੁੱਲਾਂ ਗਲਤੀਆਂ ਬਖਸ਼ਾ ਲਈਆਂ, ਫਿਰ ਉਹ ਆਪਣੇ ਸਤਿਗੁਰੂ ਦੇ ਦਾਸ ਬਣ ਗਏ। ਮਹਾਰਾਜ ਨੇ ਆਪਣੇ ਬੁਲਾ ਲਏ, ਟੁੱਟੀ ਗੰਢ ਨਾਲ ਗੋਪਾਲ ਸਰਵ ਜੀਆਂ ਆਪੇ ਪ੍ਰਤਪਾਲ, ਸਗਲ ਕੀ ਚਿੰਤਾ ਜਿਸ ਮਨ ਮਾਹੇ, ਤਿਸ 'ਤੇ ਬਿਰਥਾ ਕੋਈ ਨਾ ਹੈ। ਉਹ ਆਪਣੇ ਬਣਾ ਲਏ, ਫਿਰ ਉਹ ਆਪਣੇ ਮਹਾਰਾਜ ਦੇ ਦਾਸ ਬਣ ਗਏ। ਉਹ ਬਿਰਲਾ ਬਿਰਲਾ ਹੈ ਕੋਈ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਦਾਸ, ਕੌਣ ਕਹਾਣ ਨੂੰ ਤਾਂ ਅਸੀਂ ਜਵਾਨੀ ਕਲਾਮੀ ਸਾਰੇ ਕਹਿੰਦੇ ਅਸੀਂ ਮਹਾਰਾਜ ਦੇ ਦਾਸ ਹਾਂ ਜੀ, ਮਹਾਰਾਜ ਦੇ ਸੇਵਕ ਹੈ। ਜੇ ਪੁੱਛੋ ਵੀ ਚਾਰ ਕਰੈਤਾਂ ਤੋਂ ਬਚੇ, ਪੰਜ ਬਾਣੀ ਦਾ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰਦਾ, ਸ਼ਾਮ ਨੂੰ ਰਹਿ ਰਾਸਤੇ ਸੋਹਰੇ ਦਾ ਪਾਠ ਕਰਕੇ ਬਰਾਜਦਾ, ਫਿਰ ਚੁੱਪ ਗੜੁੱਪ ਹੋਣ ਜਵਾਨੀ ਕਲਾਮੀ ਹੈ, ਲੰਮਾ ਸਾਰਾ ਵੱਡਾ ਸਾਰਾ ਚੌੜਾ ਜਿਹਾ ਗਾਤਰਾ ਭਰ ਕੇ ਬਸ਼ਹਿਰਨ ਤਾਜ਼ਾ ਦੇਖ ਕੇ ਅਸੀਂ ਘੱਟ ਨਹੀਂ ਹਾਂ, ਪੂਰਾ ਹੀ ਸੂਰਾ ਹੀ ਹੈ। ਇਹ ਤਾਂ ਨਹੀਂ ਆਪਣੇ ਮਹਾਰਾਜ ਦੇ ਦਾਸ ਬਣਿਆ ਜਾਂਦਾ, ਉਹ ਜਿਹੜਾ ਜੋ ਹਮਰੀ ਫੁਲ ਰਹਿ ਸੋ ਰੱਖ ਗੁਰਬਾਣੀ ਰਸ ਨਿਤ ਉੱਠ ਚੱਕ ਹੈ, ਇਹ ਸਾਰਾ ਕੁਛ ਕਰਦਾ ਕਰਾਉਂਦਾ ਹੈ ਗੁਰੂ ਕੀ ਆਗਿਆ ਵਿੱਚ ਰਹਿ ਕੇ, ਰਹਿਤ ਵਹਿਤ ਪੂਰੀ ਰੱਖਦਾ, ਪੂਰਾ ਨਿਤਨੇਮ ਕਰਦਾ ਹੈ, ਰਹਿਤਾਂ ਤੋਂ ਐਨ ਮੁਕੰਮਲ ਤੌਰ 'ਤੇ ਬਚਿਆ ਰਹਿੰਦਾ ਹੈ। ਕਈ ਕਰੀ ਕਰਾਈ ਜਾਂਦੇ ਕਰਤਾਂ ਪਰ ਫੇਰ ਵੀ ਨਹੀਂ ਬਖਸ਼ਾਉਂਦੇ, ਉਹਨਾਂ ਨੂੰ ਕੋਈ ਡਰ ਭੈ ਨਹੀਂ ਹੈ ਵੀ ਅਸੀਂ ਆਪ ਕੁਛ ਕਰਿਆ ਕਰਿਆ ਗੁਰੂ 'ਤੇ ਸਨਮੁਖ ਹੋ ਜਾਈਏ, ਉਹਨਾਂ ਦੇ ਕਿਉਂ ਭਰਾਏ ਬਣਦੇ, ਦਾਸ ਹੀ ਬਣੇ ਰਹੀਏ। ਇਹੋ ਜਾਂਦੇ ਜਦੋਂ ਪੀੜ ਪੈਂਦੀ ਹੈ ਮਹਾਰਾਜ ਰੱਖਿਆ ਨਹੀਂ ਕਰਦੇ, ਫਿਰ ਕਹਿੰਦੇ ਲੈ ਅਸੀਂ ਮਹਾਰਾਜ ਦੇ ਸੀ, ਮਹਾਰਾਜ ਨੇ ਸਾਡੀ ਰੱਖਿਆ ਨਹੀਂ ਕਰੀ, ਮਹਾਰਾਜ ਦੇ ਬਣਨ ਦਾ ਫਾਇਦਾ ਕੀ ਹੋਇਆ, ਵੀ ਮਹਾਰਾਜ ਦਾ ਤੁਸੀਂ ਬਣੇ ਹੀ ਨਹੀਂ ਹੈ, ਰੱਖਿਆ ਮਹਾਰਾਜ ਨੇ ਤੁਹਾਡੀ ਕੀ ਕਰਨੀ ਹੈ। ਉਹ ਜਿਹੜੀ ਗੁਰੂ ਕੀ ਸਿੱਖਿਆ ਉਹਨੂੰ ਕੋਈ ਪੂਰਾ ਮੰਨੇ ਫਿਰ ਹੀ ਉਹ ਗੁਰੂ ਕੇ ਉਹਦੀ ਰੱਖਿਆ ਕਰਨਗੇ, ਉਹ ਤਾਂ ਕਰਨੀਆਂ ਆਪਣੀਆਂ ਮਨਮਰਜ਼ੀਆਂ, ਖਾਣਾ ਪੀਣਾ ਵੀ ਆਪਣੀ ਮਨਮਰਜ਼ੀ ਦਾ ਹੈ, ਬੋਲਣਾ ਚੱਲਣਾ ਵੀ ਆਪਣੀ ਮਨਮਰਜ਼ੀ ਦਾ ਹੈ, ਰਹਿਤ ਵਹਿਤ ਵੀ ਸਾਡੀ ਆਪਣੀ ਮਨਮਰਜ਼ੀ ਦੀ ਹੈ। ਕਹਿੰਦੇ ਲਓ ਹੁਣ ਕਿਹੜਾ ਜੰਗ ਯੁੱਧ ਲੱਗਿਆ, ਹੁਣ ਕਿਰਪਾਨ ਦੀ ਕੀ ਲੋੜ ਹੈ, ਰਾਤ ਨੂੰ ਜੰਗ ਕਰਨਾ, ਰਾਹ ਕੇ ਪਰੇ ਮਾਰੀ। ਇਸ ਦਿਨ ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਆ ਰਿਹਾ ਮੰਗਲ, ਉਹ ਤਾਂ ਹਮੇਸ਼ਾ ਹੀ ਸ਼ਾਸਤਰ ਹੱਥ ਵਿੱਚ ਰੱਖਦੇ ਸੀ, ਸ਼ਾਸਤਰਾਂ ਦਾ ਵਿਸਾਖ ਕਦੇ ਕਰਦੇ ਹੀ ਨਹੀਂ ਸੀ। ਤ੍ਰਾਣ ਕਰੈ ਨਿਜ ਦਾਸਨ ਕੀ, ਵੀ ਜਿਹੜੇ ਉਹਨਾਂ ਦੇ ਆਪਣੇ ਦਾਸ ਹੈ ਨਾ, ਉਹਨਾਂ ਦੀ ਹਮੇਸ਼ਾ ਉਤਰਾਣ ਕੀ ਰੱਖਿਆ ਕਰਦੇ ਰੱਖਿਆ ਕਰਦੇ ਹਨ। ਭਵ ਬੰਧਨ ਤੋਰ ਦਦੂ ਨਿਰਬਾਣ। ਆਪਣੇ ਦਾਸਾਂ ਦੇ ਜਿਹੜੇ ਭਵ ਕੀ ਸੰਸਾਰ ਦੇ ਮੋਹ ਮਮਤਾ ਦੇ ਬੰਧਨ ਹੈ ਜਕੜ ਜਾਂਦਾ ਉਹਨੂੰ ਤੋੜ ਕੇ, ਯਾਨੀ ਮੋਹ ਮਮਤਾ ਦੇ ਬੰਧਨ ਖਤਮ ਕਰਕੇ ਦਦੂ ਨਿਰਬਾਣ, ਜਿਹੜੀ ਨਿਰਵਾਣ ਅਵਸਥਾ ਹੈ, ਦੁੱਖਾਂ ਤੋਂ ਰਹਿਤ ਅਵਸਥਾ ਹੈ, ਉਹ ਦਿੰਦੇ ਹਨ, ਉਹ ਬਖਸ਼ ਦਿੰਦੇ ਹਨ, ਉਹਦੀ ਕਿਰਪਾ ਕਰ ਦਿੰਦੇ ਜਿੱਥੇ ਕੋਈ ਅਵਸਥਾ ਵਿੱਚ ਦੁੱਖ ਹੈ ਨਹੀਂ ਹੈ। ਬਾਕੀ ਤਾਂ ਬਾਲਕ ਅਵਸਥਾ ਵੀ ਦੁੱਖਾਂ ਨਾਲ ਭਰੀ ਪਈ ਹੈ, ਜਵਾਨ ਅਵਸਥਾ ਵੀ ਦੁੱਖਾਂ ਨਾਲ, ਬੁੱਢਾਪਣਾ ਤਾਂ ਹੈ ਹੀ ਦੁੱਖਾਂ ਦਾ ਘਰ। ਅਤੇ ਗੁਰੂ ਮਹਾਰਾਜ ਕਹਿੰਦੇ ਆਪਣੇ ਬੰਧਨ ਦਾਸਾਂ ਦੇ ਜਿੱਥੇ ਰੱਖਿਆ ਕਰਦੇ ਉੱਥੇ ਮੋਹ ਮਮਤਾ ਦੇ ਬੰਧਨ ਤੋੜ ਕੇ ਉਹਨਾਂ ਨੂੰ ਦੁੱਖਾਂ ਤੋਂ ਰਹਿਤ ਅਵਸਥਾ ਦੀ ਬਖਸ਼ਿਸ਼ ਕਰ ਦਿੰਦੇ ਹੈ। ਫਿਰ ਉਹਨਾਂ ਦੇ ਸਰੀਰ ਨੂੰ ਕੋਈ ਕੱਢੀ ਵੱਢੀ ਜਾਏ ਕੁਝ ਕਰੀ ਜਾਏ ਕੋਈ ਦੁੱਖ ਨਹੀਂ ਹੁੰਦਾ। ਭਾਈ ਮਨੀ ਸਿੰਘ ਜੀ, ਭਾਈ ਤਾਰੂ ਸਿੰਘ ਜੀ ਹੋਏ ਗੁਰੂ ਕੇ ਸਿੱਖ ਸੇਵਕ ਹੋਏ ਆ, ਦੇਖ ਲਓ ਦੁੱਖਾਂ ਤੋਂ ਰਹਿਤ ਇਹਨਾਂ ਨੂੰ ਬਖਸ਼ ਅਵਸਥਾ ਬਖਸ਼ ਦਿੱਤੀ, ਖੋਪੜੇ ਲੈ ਗਏ, ਕੋਈ ਦੁੱਖ ਨਹੀਂ। ਤੋ ਗੁਰੂ ਗੋਬਿੰਦ ਸਿੰਘ ਸਾਹਿਬ ਐਸੇ ਹੈ, ਕਹਿੰਦੇ ਇਸ ਤਰ੍ਹਾਂ ਦਦੂ ਨਿਰਵਾਣ, ਜਿਹੜੀ ਦੁੱਖਾਂ ਤੋਂ ਰਹਿਤ ਅਵਸਥਾ ਹੈ, ਤ੍ਰਿਗੁਣ ਅਤੀਤ ਅਵਸਥਾ ਹੈ, ਉਹਦੀ ਬਖਸ਼ਿਸ਼ ਕਰ ਦਿੰਦੇ ਹਨ। ਬਾਣ ਕੁਦੰਡ ਪ੍ਰਚੰਡ ਧਰੇ। ਇਸ ਤਰ੍ਹਾਂ ਜਿਹੜਾ ਕੁਦੰਡ ਕੀ ਹੈ, ਧਨਖ ਹੈ, ਪ੍ਰਚੰਡ ਬਾਣ ਹੈ, ਤਿੱਖਾ ਤਰਾਰਾ ਤੀਰ ਹੈ, ਉਹਨੂੰ ਹਮੇਸ਼ਾ ਮਹਾਰਾਜ ਧਰੇ ਕੀ ਹੈ, ਧਾਰਨ ਕਰਦੇ, ਯਾਨੀ ਸ਼ਸਤਰਧਾਰੀ ਹਨ, ਇਹਨੇ ਵੀ ਖਾਲੀ ਹੱਥੀ ਰਹਿਣ, ਕਈ ਅਜਨੇ ਊਜਾ ਪਾਈ ਜਾਂਦੇ ਨਿੱਕੀ ਜਿਹੀ ਕਿਰਪਾਨ ਵਿੱਚ ਇਹ ਗੱਲ 'ਚ ਕਹਿੰਦੇ ਸਾਡੇ ਬਾਬਿਆਂ ਨੇ ਦੱਸਿਆ। ਇਸ ਕਰਕੇ ਯਾਨੀ ਮਹਾਰਾਜ ਨੇ ਜੋ ਦੱਸਿਆ ਨਾ ਵੀ ਉਹ ਨਹੀਂ ਧਾਰਨ ਕਰਨਾ ਹੈ, ਉਸ ਜੀ ਆਪਦਾ ਨਹੀਂ ਹੈ ਸ਼ਸਤਰ ਧਾਰਨ ਨੂੰ ਕਹਿਣ ਦੇ ਜੀ। ਉਹਨਾਂ ਨੇ ਕਿਹਾ ਕੋਈ ਨਹੀਂ, ਚੱਲ ਛੋਟੀ ਨਹੀਂ ਸਾਰ ਲਓ, ਕਿਸੇ ਵੀ ਸਿੰਘ ਪੂਰਾ ਸ਼ਸਤਰ ਧਾਰੀ ਹੋਵੇ ਤਿਆਰ ਪ੍ਰਤਿਆਰ ਰਹੇ। ਆ ਮਹਾਰਾਜ ਕਹਿੰਦੇ ਤਨਕ ਅਤੇ ਪ੍ਰਚੰਡ ਕੀ ਜਿਹੜਾ ਤਿੱਖਾ ਤੀਰਾਂ ਨੂੰ ਧਾਰਨ ਕਰਦੇ ਹਨ ਹਮੇਸ਼ਾ। ਗਜ ਸੁੰਡ ਮਨੋ ਭੁਜ ਦੰਡ ਪ੍ਰਮਾਣ। ਹਾਥੀ ਦਾ ਜਿਵੇਂ ਸੁੰਡ ਹੁੰਦਾ ਹੈ, ਇਸ ਤਰ੍ਹਾਂ ਮਾਨੋ ਉਹਨਾਂ ਦੀਆਂ ਜਿਹੜੀਆਂ ਬਾਹਾਂ ਡੰਡੇ ਵਰਗੀਆਂ ਹੈ, ਪੂਜਾ ਡੰਡ ਹੈ, ਪੂਜਾ ਡੰਡ ਡੋਲਿਆਂ ਦਾ ਵੀ ਹੁੰਦਾ ਹੈ, ਪ੍ਰਮਾਣ ਦਾ ਅਰਥ ਸਦਰਸ ਹੁੰਦਾ ਹੈ, ਇਹ ਹਾਥੀ ਦਾ ਸੁੰਡ ਹੁੰਦਾ ਹੈ ਨਾ। ਇਸ ਤਰ੍ਹਾਂ ਮਹਾਰਾਜ ਦੇ ਜਿਹੜੇ ਪੂਜ ਦੰਡ ਕੀ ਹੈ ਡੋਲੇ ਹਨ, ਉਸਦੇ ਸਦਰਸ ਹੈ। ਸੁੰਡ ਨਾਲ ਸਭ ਕੁਝ ਜੜਾਂ ਤੋਂ ਦਰਖਤ ਰੁਜੇ ਪੁੱਟ ਕੇ ਕਿਧਰ ਸੁੱਟ ਦਿੰਦਾ ਹੈ ਹਾਥੀ। ਇਸ ਤਰ੍ਹਾਂ ਮਹਾਰਾਜ ਆਪਣੇ ਉਹ ਜਿਹੜੇ ਡੋਲੇ ਡੁਲੇ ਜੇ ਹੈ ਉਹ ਹੁਣ ਬੜੇ ਮਜ਼ਬੂਤ ਹੈ, ਇਹ ਡੋਲੇ ਮਜ਼ਬੂਤ ਹੈ ਤਾਂ ਬਾਹਾਂ ਮਜ਼ਬੂਤ ਹੋਣਗੇ, ਹੱਥ ਮਜ਼ਬੂਤ ਹੈ। ਇਸ ਤਰ੍ਹਾਂ ਵੀ ਪੂਜਾ ਦੰਡ ਨਾਲ ਡੋਲਿਆਂ ਡੋਲੇ ਜਿਹੜੇ ਹਾਥੀ ਦੇ ਸੁੰਡ ਵਰਗੇ ਮਜ਼ਬੂਤ ਹੈ, ਜਿੱਧਰ ਨੂੰ ਮਹਾਰਾਜ ਹੱਥ ਚਲਾਉਂਦੇ ਉੱਧਰ ਹੀ ਬਸ ਹਾਂ ਵੈਰੀਆਂ ਦਾ ਸੱਤਿਆਨਾਸ਼ ਕਰੀ ਜਾਂਦੇ। ਗਾਈ ਸੁੰਡ ਮਨੋ ਭੁਜ ਦੰਡ, ਜਿਵੇਂ ਹਾਥੀ ਦਾ ਸੁੰਡ ਹੁੰਦਾ ਉਸ ਤਰ੍ਹਾਂ ਕਹਿੰਦੇ ਉਹਨਾਂ ਦੀਆਂ ਬਾਹਾਂ ਲੰਮੀਆਂ ਅਤੇ ਮਜ਼ਦੂਰ ਅਤੇ ਡੰਡਾ ਡੰਡ ਦੇਣ ਵਾਲੀਆਂ ਹਨ, ਡੰਡੇ ਵੱਤ ਬੜੀਆਂ ਪ੍ਰਮਾਣ ਮਜ਼ਬੂਤ ਹਨ। ਮਾਣ ਨਿਮਾਨਣ ਹਾਣ ਅਰੀ ਗਣ। ਇਸ ਤਰ੍ਹਾਂ ਜਿਹੜੇ ਨਿਮਾਣੇ ਹਨ ਜਿਹਨਾਂ ਨੂੰ ਕੋਈ ਮਾਣ ਸਤਿਕਾਰ ਨਹੀਂ ਦਿੰਦਾ ਹੈ, ਜਿਹੜੇ ਹਿੰਦੂ ਲੋਕ ਸੀ ਇਹਨਾਂ ਨੂੰ ਇੰਨੇ ਨਿਮਾਣੇ ਮੁਸਲਮਾਨਾਂ ਨੇ ਬਣਾਇਆ ਹੋਇਆ ਸੀ, ਜੇ ਕਿਸੇ ਮੁਸਲਮਾਨ ਮੁਗਲ ਪਠਾਨ ਨੇ ਥੁੱਕਣਾ ਤੇ ਹਿੰਦੂ ਨੂੰ ਕਹਿੰਦੇ ਸੀ ਕਰੋ ਮੂੰਹ ਅੱਡ, ਮੂੰਹ 'ਚ ਥੁੱਕਦੇ ਸੀ, ਇਹੋ ਜਿਹੇ ਬਣਾਉਣੇ ਮੈਂ ਵੀ ਤੁਸੀਂ ਤਾਂ ਸਾਡੇ ਆ ਥੁੱਕ ਵਾਉਣ ਵਾਸਤੇ ਹੈ, ਅਤੇ ਹੁਣ ਭਾਵੇਂ ਆਪਣੇ ਆਪ ਨੂੰ ਮੌਤ ਬੰਨੀ ਮਿਲ ਬੈਠੇ ਹੋਣ, ਵੀ ਸਾਡੇ ਵਰਗਾ ਕੋਈ ਪੰਜਾਬ ਦਾ ਹੋ ਹੀ ਨਹੀਂ ਸਕਦਾ, ਅਸੀਂ ਮਾਨਾ ਪ੍ਰਧਾਨ ਮੰਤਰੀ, ਉਦੋਂ ਨਹੀਂ ਪਤਾ ਵੀ ਇਹ ਤੁਹਾਡੇ ਪਿਓ ਨੇ ਕਿਹਨਾਂ ਨੇ ਰਾਖੀ ਕੀਤੀ ਹੈ, ਸਾਡੇ ਕਿਹਨਾਂ ਨੇ ਤੁਹਾਡੇ ਮੂੰਹ ਹੀ ਥੁੱਕਦੇ ਸੀ ਦਾਦਿਆਂ ਪੜਦਾਦਿਆਂ ਦੇ। ਇਸ ਤਰ੍ਹਾਂ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਸੀ ਜਿਨ੍ਹਾਂ ਨੇ ਆਪਣੇ ਪਿਤਾ ਦਾ ਫਿਰ ਇਹਨਾਂ ਦੇ ਲਈ ਸੀਸ ਦਿੱਤਾ, ਖੂਨ ਡੋਲਿਆ ਅਤੇ ਆਪ ਰੱਖਿਆ ਕੀਤੀ। ਜਿਹੜੇ ਸ਼ਰਨ ਆਏ ਮਾਣਿਆਂ ਨੂੰ ਮਾਣ ਬਖਸ਼ਣ ਵਾਲੇ ਹਨ ਅਤੇ ਅਰੀ ਗਣ ਹਾਨ ਜਿੰਨੇ ਸਮੂਹ ਬੈਰੀ ਉਹਨਾਂ ਦੇ ਨਾਸ ਕਰਨ ਵਾਲੇ ਉਹਨਾਂ ਦੀ ਹਾਨੀ ਕਰਨ ਵਾਲੇ ਹਨ। ਬਾਣ ਸਦਾ ਜਿਨ ਆਯੁਧ ਪਾਣ, ਇਹਨਾਂ ਦੀ ਬਾਣ ਕੀ ਆਦਤ ਹੈ, ਜਾਣੀ ਸੁਭਾਅ ਹੈ ਵੀ ਸਦਾ ਸ਼ਸਤਰ ਆਪਣੇ ਹੱਥ ਵਿੱਚ ਰੱਖਣਾ ਹੈ। ਕਦੇ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸ਼ਸਤਰ ਤੋਂ ਬਗੈਰ ਨਹੀਂ ਰਹਿੰਦੇ ਸੀ। ਜਦੋਂ ਹਜ਼ੂਰ ਸਾਹਿਬ ਗਏ ਹੈ ਉੱਥੇ ਹੁਣ ਗੁਲਖਾਂ ਵਰਗੇ, ਜੇ ਕਿਤੇ ਮਹਾਰਾਜ ਕੋਲ ਸ਼ਸਤਰ ਨਾ ਹੁੰਦੇ, ਸ਼੍ਰੀ ਸਾਹਿਬ ਨਾ ਹੁੰਦੀ ਤਾਂ ਕਰ ਜਾਂਦੇ। ਦੇਖ ਲਓ ਨਾਲ ਹੀ ਹੈ ਸਰੀਰ ਦੇ ਪਾਇਆ ਹੋਇਆ ਸੀ ਸ਼੍ਰੀ ਸਾਹਿਬ, ਜਦੋਂ ਉਹਨੇ ਕੀਤਾ ਤਾਂ ਉਦੋਂ ਹੀ ਲਪੇਟਤਾ ਜਿਹਾ ਹੋਇਆ ਨੇ। ਅਤੇ ਅਸੀਂ ਲਾਹ ਲਾ ਕੇ ਕਿਲਿਆਂ ਨਾਲ ਟੰਗਦੇ ਹਾਂ, ਕਹਿੰਦੇ ਅਸੀਂ ਜੰਗ ਕਰਨਾ ਵੀ ਕੀ ਪਤਾ ਕਦੋਂ ਆ ਜਾਏ ਇਹ। ਇਹਦਾ ਰਕਸ਼ਾ ਵਾਸਤੇ ਮਹਾਰਾਜ ਨੇ ਸਵੈ ਰੱਖਿਆ ਅਤੇ ਮਜ਼ਲੂਮਾਂ ਦੀ ਦੂਸਰਿਆਂ ਦੀ ਰਕਸ਼ਾ ਕਰਨ ਵਾਸਤੇ ਸ਼ਸਤਰ ਪਹਿਨਾਇਆ ਅਤੇ ਆਪ ਪਿਆਰ ਕਰਦੇ ਸੀ ਅਤੇ ਸਾਨੂੰ ਸਿੱਖਿਆ ਦਿੱਤੀ ਵੀ ਇਹ ਸ਼ਸਤਰ ਕੋਲ ਰੱਖਣਾ ਹੈ। ਜਿਨ੍ਹਾਂ ਦਾ ਸੁਭਾਅ ਸਦਾ ਸ਼ਸਤਰ ਹੱਥਾਂ ਵਿੱਚ ਰੱਖਣਾ, ਸ਼ਸਤਰ ਧਾਰੀ ਰਹਿੰਦੇ ਹਨ। ਪਾਣਿਪ ਹਿੰਦਨ ਗੋਬਿੰਦ ਸਿੰਘ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਿਹੜੇ ਹਿੰਦ ਵਾਸੀ ਲੋਕ ਆ ਉਹਨਾਂ ਦੀ ਪਾਣਿਪ ਕੀ ਹੱਥ ਪਕੜਨੇ ਵਾਲੇ ਆ, ਬਾਂਹ ਪਕੜਨੇ ਵਾਲੇ ਹਨ। ਗੁਰੂ ਬਰ ਬੀਰ ਧਰੈ ਅਤ ਤ੍ਰਾਣ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬੜੇ ਭਾਰੀ ਸ੍ਰੇਸ਼ਟ ਸੂਰ ਬੀਰ ਹੈ ਅਤੇ ਤਰੇ ਹੱਥ ਤ੍ਰਾਣ ਆਪਣੇ ਕਹਿੰਦੇ ਤ੍ਰਾਣ ਨਾਲ ਸੰਜੋਦਾ ਹੁੰਦਾ ਹੈ, ਬੜੀ ਭਾਰੀ ਕਹਿੰਦੇ ਸੰਜੋਦ ਨੂੰ ਧਾਰਨ ਕਰਕੇ ਰੱਖਦੇ ਹੈ, ਸੰਜੋਜ ਪਹਿਨ ਕੇ ਰੱਖਦੇ ਹੈ ਹਮੇਸ਼ਾ। ਇੱਥੇ ਸ਼ਸਤਰ ਧਾਰੀਏ ਉੱਥੇ ਸੰਜੋਗ ਵੀ ਪਹਿਨ ਕੇ ਰੱਖਦੇ ਹੈ। ਜਾਂ ਤ੍ਰਾਣ ਦਾ ਅਰਥ ਹੁੰਦਾ ਬਲ, ਵੀ ਬੜਾ ਭਾਰੀ ਅਸਰ ਕਰਕੇ ਬਲ ਵੀ ਧਾਰਦੇ, ਬਲ ਵੀ ਰੱਖਦੇ ਹਨ। ਕਬਿਤ ਪੀਰ ਪਰੇ ਧੀਰ ਕੇ ਸਤੰਭ ਜੈਸੇ, ਆ ਜਦੋਂ ਆਪਣੇ ਦਾਸਾਂ ਦੀ ਭੀੜ ਪੈਂਦੀ ਹੈ ਫਿਰ ਉਹਨਾਂ ਨੂੰ ਗੁਰੂ ਮਹਾਰਾਜ ਧੀਰ ਦਿੰਦੇ ਹੈ, ਜਿਵੇਂ ਸਤੰਭ ਹੁੰਦਾ ਥੰਭਲਾ ਹੁੰਦਾ ਨਾ, ਥੰਭੇ ਵਾਂਗ ਮਜ਼ਬੂਤ ਹੋ ਕੇ ਉਹਨਾਂ ਨੂੰ ਧੀਰ ਦਿੰਦੇ ਹੈ। ਐਸਾ ਉਹ ਬਸ ਲਲਕਾਰਾ ਹੀ ਮਾਰਦੇ ਵੀ ਤਕੜੇ ਹੋ ਜਾਓ, ਇਹ ਤਾਂ ਕੁਝ ਵੀ ਨਹੀਂ ਹੈ, ਇਹ ਤਾਂ ਐਵੇਂ ਟਿੱਟੀ ਦਲ ਇਕੱਠਾ ਹੈ, ਇਹ ਤਾਂ ਹਰਨ ਹੋਏ ਹੈ, ਤੁਸੀਂ ਸ਼ੇਰਾਂ ਵਰਗੇ ਹਾਂ, ਖਾਲਸਾ ਜੀ ਲੈ ਲਓ ਇਹਨਾਂ ਨੂੰ। ਇਸ ਤਰ੍ਹਾਂ ਜਦੋਂ ਕੋਈ ਭੀੜ ਪੈਂਦੀ ਹੈ ਨਾ ਉਦੋਂ ਮਹਾਰਾਜ ਧੀਰ ਦਿੰਦੇ ਆ। ਜਦੋਂ ਚਮਕੌਰ ਵਿੱਚ ਵੀ ਉਹ ਸਿੰਘਾਂ ਦਾ ਧੀਰ ਜਿਹਾ ਹਲੇ, ਕਹਿੰਦੇ ਮਹਾਰਾਜ ਹੁਣ ਤਾਂ 20 ਲੱਖ ਕਿਹਨੂੰ ਕਿਹਨੂੰ ਮਾਰਾਂਗੇ, ਹੁਣ ਤਾਂ ਫਸ ਗਏ ਗੁਸਾਏ, ਕੋਈ ਮਾੜਾ ਮੋਟਾ ਮਾਰਾ ਕਰੋ ਇਲਾਜ ਇਹਨਾਂ ਦਾ। ਮਹਾਰਾਜ ਨੇ ਦੇਖ ਲਿਆ ਵੀ ਧੀਰ ਜੀ ਹਿੱਲ ਗਿਆ, ਕਹਿੰਦੇ ਦੱਸੋ ਕਿੰਨੇ ਸਾਲਸਾ ਜੀ ਮਰ ਗਏ। ਕਹਿੰਦੇ ਆ ਮਹਾਰਾਜ ਰਾਜ ਸਾਹਮਣੇ ਆ, ਤਾਂ ਨੂੰ ਮੂੰਹ ਜਿਹਾ ਚੱਕੀ ਆਉਂਦਾ, ਇਹਨਾਂ ਨੂੰ ਲਪੇੜ ਦਿਓ, ਇੱਕੋ ਧੀਰ ਚਲਾਇਆ 10,000 ਦੀ ਲੰਘ ਗਿਆ। ਕਹਿੰਦੇ ਇਹ ਤਾਂ ਤੁਹਾਨੂੰ ਕਹਿੰਦੇ ਵਡਿਆਈਆਂ ਬਖਸ਼ਣੀਆਂ, ਸਾਡਾ ਤਾਂ ਇੱਕ ਤੀਰ ਦੇ ਗਿਆ, ਬਸ ਇੱਕ ਤੀਰ ਚਲਾਉਂਦੇ ਸਾਰਾ ਵੀ ਦੀ ਲੰਘ ਜੂ, ਸਾਰੇ ਮਰ ਜਾਣਗੇ। ਇਸ ਤਰ੍ਹਾਂ ਕਹਿੰਦੇ 10-7 ਜਦੋਂ ਭੀੜ ਪੈ ਜਾਂਦੀ ਉਹਦੇ ਥੰਬੇ ਵਾਂਗੂ ਹੋ ਕੇ ਮਜ਼ਬੂਰ ਸਤਿਗੁਰੂ ਧੀਰ ਦਿੰਦੇ ਹਨ। ਮਹਾਵੀਰ ਰਛਕ ਜਨੋ ਕੇ ਮਿਲੇ ਦੁਖ ਸਮਾਜ, ਮਹਾਵੀਰ ਤੇ ਵਿਸਰਾਮ ਲਾ, ਪੀਰ ਪਰੇ ਧੀਰ ਦੇ ਸਜੰਦ ਜੈਸੇ ਮਹਾਵੀਰ। ਮਹਾਵੀਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਦੋਂ ਦਾਸਾਂ ਤੇ ਭੀੜ ਪੈਂਦੀ ਹੈ, ਕਹਿੰਦੇ ਥੰਬੇ ਵਾਂਗੂ ਹੋ ਕੇ ਉਹਨਾਂ ਨੂੰ ਧੀਰ ਦਿੰਦੇ ਹੈ। ਰਚਕ ਜਨੋ ਕੇ ਮਿਲੇ ਦੁੱਖ ਤੋਂ ਸੰਭਾਲ ਕੇ, ਜਿਨ੍ਹਾਂ ਦੀ ਰੱਖਿਆ ਕਰਨ ਵਾਲਾ ਰਲੇ ਹਨ। ਜਦੋਂ ਕਹਿੰਦੇ ਦੁੱਖਾਂ ਦਾ ਸਮਾਜ ਉਹਨਾਂ ਨੂੰ ਮਿਲ ਜਾਂਦਾ, ਇਰਦ ਗਿਰਦ ਦੁਖੀ ਦੁੱਖ ਦੇਣ ਵਾਲੇ ਇਕੱਠੇ ਹੋ ਜਾਂਦੇ ਹੈ, ਉਦੋਂ ਉਹਨਾਂ ਦੀ ਰੱਖਿਆ ਕਰਦੇ ਐਸੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਹਨ। ਮਹਾਂਵੀਰ ਏਕ ਸੰਗ ਬਿਗਨ ਤੁਰੰਗ ਚੈ ਉਤੰਗ ਉੱਠੇ, ਆਪਣੇ ਦਾਸਾਂ ਉੱਪਰ ਕਹਿੰਦੇ ਏਕ ਸੰਗ ਇੱਕੋ ਵਾਰੀ ਹੀ ਬਿਘਨਾਂ ਰੂਪੀ ਬੜੀਆਂ ਛੱਲਾਂ ਉੱਠਦੀਆਂ, ਇੱਧਰੋਂ ਉੱਧਰੋਂ ਹਰ ਪਾਸੇ ਬਿਘਨ ਹੀ ਬਿਘਨ, ਹਰ ਪਾਸੇ ਸ਼ਸਤਰੀ ਸ਼ਸਤਰ ਚੁੱਕ ਕੇ ਮਾਰਨ ਲਈ ਆ ਜਾਂਦੇ ਹੈ। ਹਾਂ ਕਿਸੇ ਪਾਸ ਘੇਰੇ ਪਾ ਲਏ ਵੀ ਰਾਸਣ ਪਾਣੀ ਨਹੀਂ ਅੰਦਰ ਜਾਣ ਦੇਣਾ ਇਹਨਾਂ ਨੂੰ ਭੁੱਖੇ ਧਿਆਈ ਮਾਰਨਾ ਮੋਰਚਿਆਂ 'ਚੋਂ ਨਿਕਲਣੀ ਇਕੱਠੀ ਆ ਨਾ ਲਸਲਾਂ ਸਾਰੇ ਪ੍ਰਬੰਧ ਕਰਨੇ ਉੱਧਰ ਸਹਾਇਕ ਨਾਲਾ ਉਹ ਪਾਣੀ ਬੰਦ ਕਰ ਦੇਣਾ ਇੱਕੋ ਵਾਰੀ ਜਦੋਂ ਵਿਘਨਾ ਰੂਪੀ ਜਿਹੜੇ ਤਰੰਗ ਉੱਠਦੇ ਉੱਚੇ ਉੱਚੇ ਤਾਂ ਗੁਰੂ ਆਨ ਬਣੈ ਕੇਵਟ ਜਹਾਜ਼ ਕੇ ਉੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪਣੇ ਦਾਸਾਂ ਦੇ ਕਹਿੰਦੇ ਭਾਰ ਲੰਘਾਉਣ ਵਾਸਤੇ ਜਹਾਜ਼ ਵਾਂਗ ਜਹਾਜ਼ ਦੇ ਮਲਾਹ ਬਣ ਜਾਂਦੇ ਜਿਵੇਂ ਜਹਾਜ਼ ਪਲਾਹ ਬਣ ਜਾਂਦਾ ਜਹਾਜ਼ ਭਾਰ ਲੰਘਾ ਦਿੰਦਾ ਹੈ ਇਸ ਤਰ੍ਹਾਂ ਕਹਿੰਦੇ ਵਿਘਨਾਂ ਨੂੰ ਦੂਰ ਕਰਨ ਵਾਸਤੇ ਮਲਾਹ ਵਾਂਗ ਜਾਂ ਜਹਾਜ਼ ਬਣ ਆ ਬਣਦੇ ਹਨ ਸਾਗਰ ਗੰਭੀਰ ਪਾਰ ਪ੍ਰੇਮ ਤੇ ਅਛੇਦ ਨਹਿ ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਮੁੰਦਰ ਵਾਂਗੂ ਬੜੇ ਗਹਿਰ ਗੰਭੀਰ ਹਨ ਡੂੰਘੇ ਆਸ਼ੇ ਵਾਲੇ ਹਨ ਪਰ ਜਿਹੜਾ ਸਮੁੰਦਰ ਹੈ ਕੋਈ ਜਹਾਜ਼ ਡੁੱਬੀ ਜਾਏ ਕੋਈ ਬੇੜਾ ਡੁੱਬੀ ਜਾਏ ਲੋਕ ਡੁੱਬੀ ਜਾਏ ਉਹਨੂੰ ਕੁਸ਼ੋਭ ਕੋਈ ਨਹੀਂ ਹੁੰਦਾ ਕੋਈ ਦੁੱਖ ਨਹੀਂ ਕੋਈ ਘਬਰਾਹਟ ਨਹੀਂ ਵੀ ਡੁੱਬੀ ਜਾਓ ਜੀ ਰੋਈ ਜਾਣ ਪਿੱਟੀ ਜਾਣ ਪਰ ਮਹਾਰਾਜ ਕਹਿੰਦੇ ਹੈ ਸਮੁੰਦਰ ਵਾਂਗ ਗੰਭੀਰ ਡੂੰਘੇ ਪਰ ਜਿੱਥੇ ਪ੍ਰੇਮ ਪਿਆਰ ਹੈ ਉੱਥੇ ਨਹੀਂ ਅਸ਼ੋਭ ਜਿੱਥੇ ਕੋਈ ਪ੍ਰੇਮ ਪਿਆਰ ਵਾਲਾ ਉੱਥੇ ਮਹਾਰਾਜ ਝੱਟ ਹੀ ਘਬਰਾਹਟ ਵਿੱਚ ਆਉਂਦੇ ਹੈ ਪ੍ਰੇਮ ਵਿੱਚ ਆ ਕੇ ਉਹਦੀ ਰੱਖਿਆ ਕਰਦੇ ਉੱਥੇ ਦੌੜਦੇ ਹੈ ਇਸ ਤਰ੍ਹਾਂ ਅਸ਼ੋਭ ਨਹੀਂ ਹੈ ਵੀ ਉੱਥੇ ਘਬਰਾਹਟ ਵਿੱਚ ਨਾ ਕਾਹਲ ਵਿੱਚ ਨਾ ਆਉਣ ਜਿੱਥੇ ਪ੍ਰੇਮ ਆ ਉੱਥੇ ਮਹਾਰਾ ਅਸ਼ੋਭ ਨਹੀਂ ਹੈ ਉੱਥੇ ਕਾਲੇ ਪੈਂਦੇ ਰਕਸ਼ਾ ਕਰਨ ਲਈ ਭਨਤ ਸੰਤੋਖ ਸਿੰਘ ਗੁਣ ਮਹਾਰਾਜ ਕੇ ਕਵੀ ਸੰਤੋਖ ਸਿੰਘ ਜੀ ਕਹਿ ਰਿਹਾ ਮੈਂ ਗੁਰੂ ਮਹਾਰਾਜ ਗੋਬਿੰਦ ਸਿੰਘ ਸਾਹਿਬ ਦੇ ਗੁਣਾਂ ਨੂੰ ਕਥਨ ਕਰ ਰਿਹਾ ਹਾਂ ਦਵਈਆ ਰਾਜ ਤਾਜ ਤਕੇ ਬਦਈਆ ਸੁਖ ਸਾਜ ਕੇ ਇਸ ਤਰ੍ਹਾਂ ਜਿਹੜਾ ਰਾਜ ਭਾਗ ਹੈ ਛਤਰ ਹੈ ਉਹਨੂੰ ਮਹਾਰਾਜ ਦੇਣ ਵਾਲੇ ਹਨ ਅਤੇ ਗੁਰ ਜਿਹੜੇ ਸਿੰਘ ਹਨ ਉਹਨਾਂ ਦੇ ਸੁੱਖਾਂ ਦੇ ਸਾਜਾਂ ਨੂੰ ਸੁੱਖਾਂ ਦਾ ਸਾਜੋ ਸਮਾਨ ਵਧਾਉਣ ਵਾਲੇ ਸੁੱਖ ਬਖਸ਼ਣ ਵਾਲੇ ਹਨ ਰਖਾਇਆ ਦਾਸ ਲਾਖਈਆ ਰਖਈਆ ਦਾਸ ਲਾਜ ਕੇ ਕਰਈਆ ਕਾਵ ਕਾਜ ਕੇ ਇਸ ਤਰ੍ਹਾਂ ਆਪਣੇ ਦਾਸਾਂ ਦੀ ਲੱਜਿਆ ਰੱਖਣ ਵਾਲੇ ਇੱਜ਼ਤ ਰੋਹ ਰੱਖਣ ਵਾਲੇ ਹਨ ਸਾਡੇ ਵਰਗੇ ਕਵੀਆਂ ਦੇ ਵੀ ਕੰਮ ਕਰਨ ਵਾਲੇ ਹੈ ਜੋ ਜਦੋਂ ਅਸੀਂ ਬੇਨਤੀਆਂ ਕਰਦੇ ਹਾਂ ਕਿ ਮਹਾਰਾਜ ਬਲ ਬਖਸ਼ ਹੋ ਗਈ ਸਾਨੂੰ ਵੀ ਮਹਾਰਾਜ ਕੰਮ ਕਰਵਾ ਲੈਂਦੇ ਕਾਜ ਕਰ ਦਿੰਦੇ ਸਾਨੂੰ ਵੀ ਇਤਿਹਾਸ ਦਿੰਦਾ ਬਲ ਬਖਸ਼ ਦਿੰਦੇ ਹਨ ਜਾਂ ਕਵੀਆਂ ਦੇ ਜਿਹੜੇ ਕੰਮ ਹੈ ਉਹਨੂੰ ਕਰਨ ਵਾਲੇ ਕਵੀ ਲੋਕ ਮਹਾਰਾਜ ਕੋਲ ਆਏ ਭੁੱਖੇ ਨੰਗੇ ਸੀ ਉਹਨਾਂ ਨੂੰ ਜਿਵੇਂ ਕੋਈ ਬਹੁਤ ਵੱਡੇ ਨਵਾਬ ਹੁੰਦੇ ਰਾਜੇ ਮਹਾਰਾਜੇ ਹੁੰਦੇ ਉਹ ਜੇ ਹਾਥੀ ਘੋੜੇ ਦੇ ਦੂ ਕੇ ਮਾਰਾ ਦੇ ਕੇ ਤੋਰਿਆ ਜਿਵੇਂ ਉਹ ਅਖੀਰ 'ਤੇ 52 ਕਵੀਆਂ ਦੇ ਕਵਿਤਾ ਹੁੰਦੇ ਉਹਨਾਂ ਵਿੱਚ ਇੱਕ ਕਵੀ ਦਾ ਐਸਾ ਵੀ ਕਵਿਤ ਹੁੰਦਾ ਹੈ ਕਿ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਨਾਲੇ ਹਾਥੀ ਦੇ 'ਤੇ ਨਾਲੇ ਘੋੜੇ ਦੇ 'ਤੇ ਨਾਲੇ ਫੌਜ ਦੇ 'ਤੇ ਨਾਲੇ ਖੁੱਲ੍ਹੀ ਮਾਇਆ ਬਖਸ਼ ਦਿੱਤੀ ਜਦੋਂ ਹਾਥੀ ਦੇ ਉੱਪਰ ਚੜ੍ਹ ਚੁੜ ਕੇ ਫੌਜ ਨੂੰ ਨਾਲ ਲੈ ਕੇ ਆਪਣੇ ਘਰ ਵੱਲ ਨੂੰ ਕਿਤੇ ਗਿਆ ਕਵੀ ਜਿਹੜੇ ਵੈਰੀ ਸਨ ਉਹ ਦੇਖ ਦੇਖ ਕੇ ਡਰਨ ਭੱਜਣ ਇਹ ਕਿੱਧਰੋਂ ਆ ਗਏ ਫਿਰ ਉਹ ਕਵੀ ਕਹਿੰਦਾ ਵੀ ਮਤਮ ਇੱਥੋਂ ਡਰੋਂ ਅਸੀਂ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਹਜ਼ੂਰੀ ਕੋਲ ਹਜ਼ੂਰੀ ਵਿੱਚ ਗਏ ਸੀ ਉਹਨਾਂ ਨੇ ਇੱਕ ਕਵਿਤਾ ਸੁਣੀ ਅਤੇ ਆਹ ਇੰਨੀ ਬਖਸ਼ਿਸ਼ ਕਰ ਦਿੱਤੀ ਇੰਨਾ ਦਾਨ ਵਿੱਚ ਹੀ ਦੇ ਦਿੱਤਾ ਅਸੀਂ ਕੋਈ ਰਾਜੇ ਮਹਾਰਾਜੇ ਨਹੀਂ ਅਸੀਂ ਤਾਂ ਭੁਖਾਰੀ ਮੰਗਤੇ ਸੀ ਇਹ ਗੁਰੂ ਦਾ ਦਾਨ ਦਿੱਤਾ ਹੋਇਆ ਲਿਜਾ ਰਹੇ ਮਤ ਸਾਥੋਂ ਮਥਾਂ ਡਰੋ ਇਸ ਤਰ੍ਹਾਂ ਕਵੀਆਂ ਦੇ ਕੰਮ ਕਰਨ ਵਾਲੇ ਇੱਕ ਇੱਕ ਛੰਦ ਸੁਣ ਕੇ ਲੱਖ ਲੱਖ ਰੁਪਈਆ ਗੁਰੂ ਮਹਾਰਾਜ ਦਾ ਇਨਾਮ ਦੇ ਦਿੰਦੇ ਸੀ ਉਸ ਵੇਲੇ ਤਾਂ ਲੱਖ ਰੁਪਈਆ ਕੋਈ ਮਹਿਨ ਮਹੱਤਤਾ ਰੱਖਦਾ ਸੀ ਉਦੋਂ ਤਾਂ 1.25 ਰੁਪਈਏ ਦਾ ਇੱਕ ਕੜਾਹਾ ਕੜਾਹ ਪ੍ਰਸ਼ਾਦੀ ਦੇਗਦਾ ਬਣ ਜਾਂਦਾ ਸੀ ਹੁਣ ਤੁਸੀਂ ਦੇਖ ਲਓ ਵੀ 1.25 ਰੁਪਈਏ ਕਿੰਨਾ ਮਹੱਤਤਾ ਰੱਖਦਾ ਹੈ ਕੋਈ ਜ਼ਿੰਦਗੀ ਵਿੱਚ ਕੋਈ ਕੋਈ ਸਿੱਖ ਸੀ ਜਿਹੜਾ ਕੋਈ ਇਹ 5 ਤਖਤਾਂ 'ਤੇ ਜਾਣੀ 1.25 ਰੁਪਈਏ ਦੀ ਦੇਖ ਕਰਾਉਂਦਾ ਅਤੇ 1.25 ਰੁਪਈਏ ਹੀ ਉਹ ਗੁਰੂ ਕੀ ਗੋਲਕ ਵਿੱਚ ਪਾਉਂਦਾ ਹੁਣ ਅਸੀਂ ਉਸੇ ਤਰ੍ਹਾਂ ਹੀ ਉਹ ਦਵੱਲੀ ਤੁਰੇ ਜਾਂਦੇ ਹਾਂ ਵੀ 1.25 ਰੁਪਈਆ ਮਹਾਰਾਜ ਨੇ ਲਿਖਿਆ ਵੀ ਉਹ 1.25 ਰੁਪਈਏ ਦਾ ਬਣਦਾ ਕੀ ਅਤੇ ਹੁਣ ਕਿੰਨਾ ਕੁ ਹੈ 1.25 ਰੁਪਈਏ ਦਾ ਮੁੱਲ ਔਰ 10.25 ਲੱਖ ਵੀ ਅਸੀਂ ਦੇ ਦਈਏ ਤਾਂ ਵੀ ਕੁਛ ਨਹੀਂ ਬਣਦਾ ਹੈ। ਇਸ ਤਰ੍ਹਾਂ ਕਵੀਆਂ ਦੇ ਜਿਹੜੇ ਕੰਮ ਹੈ ਉਹਨਾਂ ਨੂੰ ਰਾਜ ਭਾਗ ਬਖਸ਼ਣ ਵਾਲੇ, ਉਹਨਾਂ ਦੀਆਂ ਭੁੱਖਾਂ ਗਰੀਬੀਆਂ ਕੱਢਣ ਵਾਲੇ ਹਨ। ਇਸ ਤਰ੍ਹਾਂ ਦੁੱਖ ਪਿਆ ਤੋਂ ਉਹਨਾਂ ਦੀ ਰਕਸ਼ਾ ਵੀ ਕਰਨ ਵਾਲੇ ਨੰਦਵਾਲ ਵਰਗਿਆਂ ਦੇ। ਸਵਈਆ ਇੱਕ ਜੋਤ ਦੋ ਤੱਕ ਰੂਪ ਦਸੋ ਸ਼ੁਭ, ਹੁਣ ਇਕੱਠੇ ਦਸੇ ਸਤਿਗੁਰਾਂ ਦੀ ਮਹਿਮਾ ਕਰ ਰਹੇ, ਜਿਵੇਂ ਉਹ ਸੱਤਾ ਬਲਵੰਡ ਨੇ ਕੀਤਾ ਨਾ ਮਹਿਮਾ। ਗੁਰੂ ਨਾਨਕ ਸਾਹਿਬ ਜੀ ਅਤੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਕਹਿੰਦੇ, ਦੇਖਣ ਨੂੰ ਸਰੀਰ ਦੋ ਹੈ, ਜਾਮੇ ਦੋ ਹੈ, ਇੱਕੋ ਹੀ ਜੋਤ ਹੈ। ਇਸ ਤਰ੍ਹਾਂ ਇਹ ਦਸੇ ਜਿਹੜੇ ਸਰੂਪ ਬੜੇ ਚੰਗੇ ਮਹਾਨ ਹਨ, ਦਸੇ ਸਰੂਪ ਹੈ ਬੜੇ ਚੰਗੇ, ਕਹਿੰਦੇ ਇੱਕੋ ਹੀ ਜੋਤ ਹਨ, ਇੱਕੋ ਜੋਤ ਦੇ ਇੱਕੋ ਜੋਤ ਕਹਿੰਦੇ ਅਦੋਕੀ ਹੈ, ਪ੍ਰਗਟ ਹੋਏ, ਇੱਕੋ ਹੀ ਜੋਤ ਪ੍ਰਗਟ ਹੋਈ ਹੈ, ਅਦੋਧਕ ਅਦਾਰਥ ਪ੍ਰਕਾਸ਼ ਕਰਨ ਵਾਲੇ ਵੀ ਪ੍ਰਕਾਸ਼ ਵੀ ਹੁੰਦਾ ਹੈ। ਦਸੇ ਸਭ ਜਿਹੜੇ ਸਰੂਪ ਹਨ ਉਹ ਇੱਕੋ ਜੋਤ ਦੀ ਪ੍ਰਕਾਸ਼ ਕਰਨ ਵਾਲੇ ਹਨ, ਇੱਕੋ ਜੋਤ ਪ੍ਰਗਟ ਹਨ, ਇੱਕੋ ਜੋਤ ਪ੍ਰਗਟ ਹੋਏ ਹਨ। ਹੋਤ ਅੰਧੇਰ ਗੁਬਾਰ ਉਦਾਰਾ, ਜਿਹੜਾ ਸੰਸਾਰ ਦੇ ਵਿੱਚ ਬੜਾ ਭਾਰੀ ਕਹਿੰਦੇ ਅਗਿਆਨ ਦਾ ਹਨੇਰਾ ਹੋ ਰਿਹਾ ਸੀ ਅਤੇ ਜ਼ੁਲਮ ਦਾ ਜਿਹੜਾ ਕੁੱਪ ਹਨੇਰਾ ਹੋ ਰਿਹਾ ਸੀ ਉਹਨੂੰ ਦੂਰ ਕਰਨ ਵਾਸਤੇ, ਜਗ ਮੈਂ ਸੋ ਪ੍ਰਕਾਸ਼ ਚਾਹਿਓ ਕਰਬੇ, ਸੰਸਾਰ ਦੇ ਵਿੱਚ ਅਗਿਆਨ ਦਾ ਹਨੇਰਾ ਅਤੇ ਜ਼ੁਲਮ ਦਾ ਜਿਹੜਾ ਕੁੱਪ ਗੁਬਾਰ ਸੀ, ਮਿੱਟੀ ਘੱਟਾ ਸੀ, ਜਿਵੇਂ ਕੁੱਪ ਹਨਾ ਬਹੁਤਾ ਗੱਡਾ ਮਿੱਟੀ ਘੱਟਾ ਜਾਂ ਉੱਡੇ ਹਵਾ ਨੂੰ ਗੁਬਾਰ ਕਹਿ ਦਿੰਦੇ ਨੇ। ਇਸ ਤਰ੍ਹਾਂ ਜਿਵੇਂ ਮੱਸਿਆ ਹੁੰਦੀ ਉਦੋਂ ਸੰਘਣਾ ਜਾਂ ਹਨੇਰਾ ਹੋਵੇ ਉਹਨੂੰ ਸੰਘਣਾ ਹਨੇਰਾ ਜਾਂ ਜੀ ਅਸੀਂ ਘੁੱਪ ਹਨੇਰਾ ਕਹਿੰਦੇ ਹਾਂ। ਬਹੁਤਾ ਹਨੇਰਾ ਅਤੇ ਬਹੁਤਾ ਗੁਬਾਰ, ਮਿੱਟੀ ਘੱਟੇ ਦਾ ਜ਼ੁਲਮ ਦਾ ਗੁਬਾਰ, ਅਗਿਆਨ ਦਾ ਹਨੇਰਾ, ਉਹਨੂੰ ਦੂਰ ਕਰਨ ਵਾਸਤੇ ਸੰਸਾਰ ਦੇ ਵਿੱਚ ਆਪ ਜੀ ਨੇ ਸ੍ਰੇਸ਼ਟ ਗਿਆਨ ਦਾ ਪ੍ਰਕਾਸ਼ ਕਰਨਾ ਚਾਹਿਆ। ਉਪਦੇਸ਼ ਦਿਓ ਸਿੱਖ ਭੇ ਨਰ ਦਾਰਾ, ਕਹਿੰਦੇ ਜਿਹੜੇ ਉਹਨਾਂ ਦੇ ਸਿੱਖ ਹੋ ਗਏ ਇਸਤਰੀ ਪੁਰਸ਼, ਉਹਨਾਂ ਨੂੰ ਆਪ ਜੀ ਨੇ ਉਪਦੇਸ਼ ਦੇ ਦਿੱਤਾ, ਹਮੇਸ਼ਾ ਸ਼ਸਤਰ ਧਾਰੀ ਰਹਿਣਾ, ਪੰਜ ਬਾਣੀ ਨਿਤਨੇਮ ਕਰਨਾ ਹੈ ਅਤੇ ਪੰਜ ਕੱਕੇ ਧਾਰਨ ਕਰਕੇ ਰੱਖਣੇ ਹਨ। ਵਾਹਿਗੁਰੂ ਵਾਹਿਗੁਰੂ ਅੰਮ੍ਰਿਤ ਵੇਲੇ ਉੱਠ ਕੇ ਜਪਣਾ ਹੈ, ਉਪਦੇਸ਼ ਦਿੱਤਾ ਆਪ ਜੀ ਨੇ, ਇਸਤਰੀ ਪੁਰਸ਼ ਮੋਹ ਬਹੁਤ ਸਿੱਖ ਹੋ ਗਏ ਆਪ ਜੀ ਦੇ। ਪਰਲੋਕ ਸਹਾਏ ਅਸ਼ੋਕ ਕਰੇ, ਪਰਲੋਕ ਵਿੱਚ ਵੀ ਆਪਣੇ ਦਾਸਾਂ ਦੀ ਸਹਾਇਤਾ ਕਰਕੇ ਉਹਨਾਂ ਨੂੰ ਸ਼ੋਕਾਂ ਤੋਂ ਰਹਿਤ ਪ੍ਰਸੰਨ ਕਰ ਦਿੰਦੇ। ਇਸ ਲੋਕ ਮੈਂ ਰਾਂਕ ਕਰੇ ਸਿਰਦਾਰਾ, ਇਸ ਲੋਕ ਇਸ ਮਾਤ ਲੋਕ ਵਿੱਚ ਵੀ ਜਿਹੜੇ ਕੰਗਾਲ ਸੀ ਉਹਨਾਂ ਨੂੰ ਮਹਾਰਾਜ ਨੇ ਸਰਦਾਰ ਬਣਾ ਦੇਣਾ ਕੀਤਾ। ਗਰੀਬ ਸਿੰਘਨ ਕੋ ਦੇਉ ਪਾਤਸ਼ਾਹੀ, ਯਾਦ ਕਰੇ ਹਮਰੀ ਗੁਰਿਆਈ। ਬਾਈ ਧਾਰ ਦੇ ਰਾਜੇ ਇਕੱਠੇ ਹੋ ਕੇ ਆਏ ਸੀ, ਮਹਾਰਾਜ ਕਹਿੰਦੇ ਵੀ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਓ, ਰਾਜ ਭਾਗ ਤੁਹਾਡਾ ਹੋਰ ਵਧਾ ਦੇ। ਭੀਮ ਚੰਦ ਕਹਿਣ ਲੱਗਾ, ਮਹਾਰਾਜ ਅੰਮ੍ਰਿਤ ਤਾਂ ਛਕ ਲੈਂਦੇ ਹਾਂ ਪਰ ਕੁਝ ਛੋਟਾਂ ਦੇ ਦਿਓ, ਇੱਕ ਤੱਕ ਇਸ ਨਾਲ ਰਖਾਓ, ਸਾਡੀ ਬੋਧੀ ਐਂ ਬਣੀ ਬਣਾਈ ਰਹਿਣ ਦਿਓ। ਦੂਜਾ ਮਹਾਰਾਜ ਸਾਡੇ ਗਲ ਵੀ ਜਿਹੜਾ ਜੰਜੂ ਜਿਹਾ ਪਾਇਆ ਇਹ ਵੀ ਰਹਿਣ ਦਿਓ। ਤੀਸਰਾ ਮੱਥੇ 'ਤੇ ਤਿਲਕ ਦੀ ਵੀ ਸਦਵ ਕਹਿਣ, ਇਹ ਵੀ ਛੋਟ ਦੇ ਦਿਓ ਵੀ ਅਸੀਂ ਤਿਲਕ ਵੀ ਲਾਉਣਾ ਹੈ। ਚੌਥਾ ਮਹਾਰਾਜ ਜਿਹੜੀ ਸਾਲਗ੍ਰਾਮ ਦੀ ਪੂਜਾ ਕਰਨੀ ਹੈ ਇਹ ਵੀ। ਪੰਜਵਾਂ ਜਿਹੜਾ ਅਸੀਂ ਮਹਾਰਾਜ ਚੌਂਕੇ ਬਹਿ ਕੇ ਗੋਹਾ ਗੋਹਾ ਲਿਪ ਕੇ ਅਤੇ ਫੇਰ ਖਾਂਦੇ ਹਾਂ, ਨੰਗੇ ਮੰਗੇ ਜੇ ਹੋ ਕੇ ਚੌਂਕੇ ਵਿੱਚ, ਜਿਉਂ ਜਾਂ ਕੰਨ 'ਚ ਲੜਕੇ ਅਤੇ ਕੱਪੜੇ ਜੇ ਲਾਹ ਕੇ ਧੋਤੀ ਸਖਠੀ ਕਰਕੇ ਉੱਥੇ ਬਹਿ ਕੇ ਖਾਂਦੇ ਇਹ। ਪਰ ਕਹਿੰਦੇ ਇਹੋ ਜਿਹਾ ਤੁਹਾਡਿਆਂ ਦੀ ਲੋੜ ਨਹੀਂ ਸਾਨੂੰ, ਜਾਓ ਅਸੀਂ ਜਿਹੜੇ ਗਰੀਬ ਲੋਕ ਉਹਨਾਂ ਨੂੰ ਇਹ ਪਾਤਸ਼ਾਹੀਆਂ ਸਰਦਾਰੀਆਂ ਬਖਸ਼ਾਂਗੇ, ਉਹ ਯਾਦ ਕਰਨਗੇ ਤੁਹਾਨੂੰ। ਅਸੀਂ ਇਹ ਕੋਈ ਦੇ ਵੀ ਦਿੱਤਾ ਤੁਸੀਂ ਕਹਿੰਦੇ ਫਿਰ ਸਾਡਾ ਤਾਂ ਰਾਜ ਭਗ ਪਹਿਲਾਂ ਹੀ ਸੀ, ਸਾਨੂੰ ਗੁਰੂ ਨੇ ਕੀ ਦਿੱਤਾ। ਇਸ ਕਰਕੇ ਆਪ ਜੀ ਨੇ ਕਿਹਾ ਵੀ ਇਸ ਲੋਕ ਮਹਿਰਾਨ ਕਰੇ ਸਰਦਾਰਾ, ਇਸ ਦੇ ਮਹਾਨ ਗੁਰੂ ਦਿਆਲੂ ਕਿਰਪਾਲੂ ਹੈ ਜਿਨ੍ਹਾਂ ਨੇ ਆਪਣੇ ਜਿਹੜੇ ਗਰੀਬ ਲੋਕ ਸੀ ਸੋਹਣੇ ਚਰਨ ਹਨ। ਅਰਬਿੰਦ ਮਨੋ ਅਬ ਬੰਦ ਹਮਾਰਾ, ਦੇ ਸਦਰਸ ਹਨ ਜਿਵੇਂ ਕਵਲ ਹਮੇਸ਼ਾ ਖਿੜਿਆ ਹੈ, ਖੁਸ਼ੂਆਂ ਵੰਡਦਾ ਹੈ, ਇਉਂ ਭਾਉ ਭਗਤੀ ਦੀ ਖੁਸ਼ਬੂ ਵੰਡਣ ਵਾਲੇ ਹੈ, ਸਿੱਖ ਰੂਪੀ ਭੌਰੀਆਂ ਨੂੰ ਆਪਣੇ ਚਰਨਾਂ 'ਤੇ ਵਸ ਕਰਨ ਵਾਲੇ, ਲੱਟੂ ਕਰਨ ਵਾਲੇ ਹੈ। ਗੁਰੂ ਮਹਾਰਾਜ ਦੇ ਚਰਨ ਕਵਲ ਉਹਨਾਂ ਚਰਨਾਂ ਨੂੰ ਜੋ ਕਵਲ ਵਰਗੇ ਹੈ, ਭਾਉ ਭਗਤੀ ਦੀ ਖੁਸ਼ਬੂ ਉਹਨਾਂ ਨੂੰ ਅਬੰਦ ਹਮਾਰਾ, ਕਹਿੰਦੇ ਸਾਡਾ ਬੰਦ ਨਾ ਨਮਸਕਾਰ ਦਾ ਅਮ ਨਾ ਹਿਰਦੇ ਕਰਕੇ। ਇੱਕ ਤਾਂ ਹੁੰਦੀ ਨਾ ਬਾਹਰੋਂ ਬਾਹਰੋਂ ਬੰਦਨਾ, ਇੱਕ ਹੁੰਦੀ ਹਿਰਦੇ ਕਰਕੇ, ਯਾਨੀ ਸੱਚੇ ਦਿਲਾਂ ਸਾਡੀ ਨਮਸਕਾਰ ਹੈ, ਸੱਚੇ ਦਿਲਾਂ ਅਸੀਂ ਮੱਥਾ ਟੇਕਦੇ। ਗੁਰੂ ਗੋਬਿੰਦ ਸਿੰਘ ਸਾਹਿਬ ਹਿਰਦੇ ਕਰਕੇ ਨਮਸਕਾਰ ਕਰਦੇ ਹਾਂ। ਚੌਪਈ ਗਣਪਤ ਆਦਿ ਬਿਘਨ ਕੇ ਹਰਤਾ। ਹਾਂ, ਇਸ ਤਰ੍ਹਾਂ ਦੱਸਾਂ ਸਤਿਗੁਰਾਂ ਦੀ ਮਹਿਮਾ ਦਾ ਮੰਗਲ ਕਰਕੇ ਵੀ ਸਾਡੇ ਸਤਿਗੁਰੂ ਐਸੇ ਹੈ ਮਹਾਨ ਤੋਂ ਮਹਾਨ, ਜਿਨ੍ਹਾਂ ਨੇ ਆਹ ਕੁਛ ਬਖਸ਼ਿਸ਼ ਕਰਤਾ ਸਾਨੂੰ, ਸਿੰਘਾਂ ਨੂੰ, ਕੰਗਾਲਾਂ ਨੂੰ ਸਰਦਾਰੀਆਂ ਦੇ ਦਿੱਤੀਆਂ, ਭੀੜ ਪਿਆਂ ਤੋਂ ਆ ਕੇ ਮਾਰਾ ਰਕਸ਼ਾ ਕਰਨ ਵਾਲੇ ਹੈ। ਹੁਣ ਉਦੋਂ ਬਾਅਦ ਜਿਹੜੇ ਦੁਨੀਆਂ ਵਿੱਚ ਵੀ ਹੋਰ ਵੀ ਹੈਗੇ ਹੈ, ਜਿੰਨਾ ਜਿੰਨਾ ਕੋਈ ਕਿਸੇ ਨੇ ਜਪ ਤਪ ਕੀਤਾ, ਕਮਾਈ ਕੀਤੀ, ਉਹਨੇ ਉਹਨੇ ਉਹਨਾਂ ਕੋਲ ਵੀ ਹੈਗੀ ਹੈ ਤਾਕਤ, ਪਰ ਸਤਿਗੁਰੂ ਦੇ ਤਲ ਨਹੀਂ ਹੈ। ਸਤਿਗੁਰੂ ਦੇ ਤਾਂ ਜਿਵੇਂ ਬਾਕੀ ਸਿੱਖ ਸੇਵਕ, ਬਾਬਾ ਬੁੱਢਾ ਸਾਹਿਬ, ਭਾਈ ਮਨੀ ਸਿੰਘ, ਹੋਰ ਇਸ ਤਰ੍ਹਾਂ, ਇਹ ਵੀ ਸਾਰੇ ਕੋਈ ਨਾ ਕੋਈ ਗੁਣ ਕਰਕੇ ਮਹਾਨ ਹੈ। ਇਹ ਜਾਣੇ ਪਹਿਲੇ ਵਿਦਵਾਨਾਂ ਵਿੱਚ, ਪਹਿਲੇ ਗੁਰਸਿੱਖਾਂ ਅੰਦਰ ਐਸਾ ਹੁੰਦਾ ਸੀ ਵੀ ਕਿਸੇ ਕੌਮ ਵਿੱਚ ਦਾ ਕੋਈ ਜੋ ਮਹਾਨ ਹੋਇਆ, ਉਹਦੇ ਵਿੱਚ ਉਹਦਾ ਉਹਦੀ ਗੂਪੀ, ਉਹਦਾ ਗੁਣ ਲੈ ਕੇ ਉਹਦਾ ਮਹਿਮਕ ਕਰ ਦੇਣੀ, ਔਗਣ ਨਹੀਂ ਛਾਂਟਦੇ ਸਨ। ਅੱਜ ਕੱਲ੍ਹ ਐਸਾ ਸੁਭਾਅ ਪਿਆ ਵੀ ਕਿਸੇ ਵੀ ਜਿਹੜੇ ਗੁਣ ਹੈ ਉਹ ਤਾਂ ਅਸੀਂ ਕਹਿੰਦੇ ਨੇ ਔਗੁਣ ਹੀ ਔਗੁਣ, ਨੁਕਸ਼ ਹੀ ਨੁਕਸ਼ ਕੱਢ ਕੇ ਰੱਖਦੇ ਹਾਂ। ਪੰਥ ਪ੍ਰੀਤ ਦਾ ਤਾਂ ਇਹ ਕੰਮ ਹੀ ਇਹ ਹੈ, ਜਿੱਥੇ ਜਾਓ ਉਹਨੇ ਕਿਸੇ ਨੂੰ ਚੰਗਾ ਕਹਿਣਾ ਹੀ ਨਹੀਂ ਹੈ, ਸਾਰਿਆਂ ਨੂੰ ਐਸਾ ਤਾਂ ਨਹੀਂ ਹੈਗਾ ਵੀ ਕਿਸੇ ਵਿੱਚ ਕੋਈ ਗੁਣ ਹੈ ਹੀ ਨਹੀਂ, ਸਾਰੇ ਹੀ ਮਾੜੇ ਹੈ। ਹਾਂ, ਇਸ ਤਰ੍ਹਾਂ ਆਪੋ ਆਪਣੇ ਥਾਂ ਕਮਾਈ ਅਨੁਸਾਰ ਉਹਨਾਂ ਵਿੱਚ ਕੋਈ ਗੁਣ ਵੀ ਹੈਗੇ, ਔਗੁਣ ਤਾਂ ਇਹ ਔਗੁਣ ਹੈ, ਗੁਣ ਔਗੁਣ ਸਭ ਕਿਨ ਬਿਨ ਜੰਤ ਨਾ ਕੋਏ, ਇਹ ਤਾਂ ਲਿਖਿਆ ਪਿਆ। ਇਹ ਗੁਣ ਅਤੇ ਔਗੁਣ ਸਾਰਿਆਂ ਵਿੱਚ ਹੈ, ਇਹਦੇ ਬਿਨਾਂ ਕੋਈ ਜੀਵ ਬਣਿਆ ਨਹੀਂ। ਇਹ ਤਾਂ ਵੀ ਉਹ ਗੁਣਾਂ ਨੂੰ ਛੱਡਦੀ, ਔਗੁਣਾਂ ਦਾ ਅਸੀਂ ਕਥਨ ਕਰੀਏ, ਬਿਆਨ ਕਰੀਏ, ਔਗੁਣ ਹੀ ਛਾਂਟੀਏ। ਇਹ ਕਵੀ ਉਹ ਪੁਰਾਤਨ ਗੁਰਸਿੱਖਾਂ ਵਿੱਚੋਂ ਸੂਝਵਾਨ ਸੀ, ਜਿਸ ਕਰਕੇ ਜਿੱਥੇ ਜਿੱਥੇ ਥੋੜ੍ਹਾ ਬਹੁਤਾ ਗੁਣ ਦੇਖਿਆ ਉੱਥੇ ਵੀ ਉਹਨਾਂ ਨੂੰ ਮੱਥਾ ਟੇਕਿਆ, ਗੁਣ ਦਾ ਸਤਿਕਾਰ ਹੈ। ਹੁਣ ਵੀ ਜਿਵੇਂ ਅਸੀਂ ਕਿਸੇ ਦੇ ਗੁਣ ਦਾ ਸਤਿਕਾਰ ਕਰਦੇ ਹਾਂ, ਜੋ ਗਲ ਵਿੱਚ ਹਾਰ ਪਾ ਦਿੰਦੇ, ਗਲ ਦਾ ਤਾਂ ਨਹੀਂ ਸਤਿਕਾਰ, ਉਹ ਗੁਣਾਂ ਦਾ ਸਤਿਕਾਰ ਹੈ। ਜਦੋਂ ਗਲ ਵਿੱਚ ਅਸੀਂ ਵਾਲਾ ਜੀ ਪਾ ਦਿੰਦੇ ਹਾਂ, ਪਰਨਾ ਜਿਹਾ ਪਾ ਦਿੰਦੇ ਹਾਂ, ਸਿਰੋਂ ਪਾ ਦਿੰਦੇ ਹਾਂ, ਜੋ ਭਾਵ ਹੈ ਉਹਦੇ ਗੁਣ ਦੀ ਕਦਰ ਕੀਮਤ ਹੈ। ਇਸ ਤਰ੍ਹਾਂ ਕਹਿੰਦੇ ਜਿਹੜੇ ਗਣੇਸ਼ ਸਾਧਕ ਹੈ, ਵਿਘਨਾਂ ਨੂੰ ਨਾਸ ਕਰਨ ਵਾਲੇ ਹੈ, ਇਹ ਉਹਦੇ ਵਿੱਚ ਗੁਣ ਹੈ। ਜਿਹੜਾ ਉਹ ਗਣੇਸ਼ ਨੂੰ ਚੇਤੇ ਕਰੂ ਨਾ ਹਿੰਦੂ, ਉਹਦੇ ਵਿਘਨ ਨਹੀਂ ਉਹ ਪੈਣ ਦਿੰਦਾ ਹੈ। ਇਸ ਕਰਕੇ ਜਿਹੜਾ ਵੇ ਗਣੇਸ਼ ਆਦਿ ਜਾਂ ਜਗਣਾ ਦਾ ਪਤੀ ਸ਼ਿਵ ਜੀ ਹੈ, ਵਿਘਨਾਂ ਦੇ ਨਾਸ ਕਰਤੇ ਹੈ। ਬ੍ਰਹਮਾ ਦਿਕ ਮੰਗਲ ਕੇ ਹਰ ਕਰਤਾ। ਬ੍ਰਹਮਾ, ਵਿਸ਼ਨੂੰ, ਸ਼ਿਵ ਜੀ ਆਦਿਕ ਜੋ ਤਰ੍ਹਾਂ ਤਰ੍ਹਾਂ ਦੇ ਮੰਗਲਾਂ ਦੇ ਕਰਤਾ ਹਨ, ਖੁਸ਼ੀਆਂ ਦੀ ਬਖਸ਼ਿਸ਼ ਕਰਨ ਵਾਲੇ ਹਨ, ਬਰ ਰੂਪ ਵਚਨ ਕਰਕੇ। ਸੁਰ ਗੁਰ ਆਦਿ ਸੁਮਤ ਕੇ ਦਾਨੀ। ਦੇਵਤਿਆਂ ਦੇ ਗੁਰੂ ਬ੍ਰਹਿਸਪਤ ਆਦਿਕ ਸ੍ਰੇਸ਼ਟ ਮਤ ਦੇ ਦੇਣ ਵਾਲੇ। ਵਾਲਮੀਕ ਆਦਿ ਕਬ ਬਾਣੀ। ਵਾਲਮੀਕ ਵਰਗੇ ਜਿਹੜੇ ਆਦਿਕ ਆਦਿ ਕਵੀ ਹੋਏ ਹੈ, ਪਹਿਲੇ ਕਵੀ ਹੋਏ ਹਨ, ਜਿਨ੍ਹਾਂ ਨੇ ਰਮਾਇਣ ਆਦਿਕ ਉਚਾਰਨ ਕੀਤਾ ਹੈ। ਸ੍ਰੀ ਵਸ਼ਿਸ਼ਟ ਆਦਿਕ ਜੇ ਗਿਆਨੀ। ਸੋਹੇ ਮਾਨ ਵਿਸ਼ਿਸ਼ਟ ਆਦਿਕ ਜਿਹੜੇ ਗਿਆਨੀ ਹਨ, ਜਿਨ੍ਹਾਂ ਨੇ ਰਾਮ ਜੀ ਨੂੰ ਉਹ ਆਤਮ ਗਿਆਨ ਬਖਸ਼ਿਆ ਹੋਇਆ, ਜਿਸ ਜੋ ਵਿਸ਼ੇਸ਼ ਉਹ ਲਿਖਿਆ ਹੈ, ਉਚਾਰਨ ਕੀਤਾ। ਇਸ ਤਰ੍ਹਾਂ ਜਿਹੜੇ ਵਿਸ਼ੇਸ਼ ਜੀ ਆਦਿਕ ਗਿਆਨੀ ਹੋਏ ਆ, ਰਾਮ ਜੀ ਨੂੰ ਗਿਆਨ ਦੇਣ ਵਾਲੇ। ਇੰਦਰ ਆਦਿ ਦਾਜੀਏ ਰਾਜਧਾਨੀ। ਦਾਇਕ ਰਾਜਧਾਨੀ, ਇੰਦਰ ਆਦਿ ਤੋਂ ਆ ਲੈ ਕੇ ਜਿਹੜੇ ਕੋਈ ਲੋਕਾਂ ਨੂੰ ਰਾਜਧਾਨੀ ਜਾਣੀ ਰਾਜਪੂਤੀ ਦੇਣ ਵਾਲੇ ਹਨ। ਆਦ ਅਗਸਤ ਤਪੀਸਰ ਸਾਰੇ ਅਗਸਤ ਆਦ ਲੈ ਕੇ ਜਿਹੜੇ ਦੁਨੀਆਂ ਵਿੱਚ ਤਪੀਆਂ ਦੇ ਈਸ਼ਰ ਵੱਡੇ ਵੱਡੇ ਤਪੀ ਲੋਕ ਹਨ ਵਿਆਸ ਆਦ ਬੇਦਨ ਕੇ ਪਾਰੇ ਵਿਆਸ ਤੋਂ ਆਦ ਲੈ ਕੇ ਹੋਰ ਜਿਹੜੇ ਕੋਈ ਬੇਦਾਂ ਦੇ ਪਾਰੇ ਕੀ ਹੈ ਪਾਲਣ ਵਾਲੇ ਜਾਣੀ ਵੇਦਾਂ ਦੇ ਗਿਆਤਾ ਵੇਦਾਂ ਦੇ ਸਿਧਾਂਤ ਨੂੰ ਪਾ ਲੈਣ ਵਾਲੇ ਸਮਝਣ ਵਾਲੇ ਹਨ ਆਦਿ ਯੁਧਿਸ਼ਟਰ ਧਰਮ ਗਭਾਰੇ ਜਿਵੇਂ ਪੰਜੇ ਪਾਂਡਿਆਂ ਵਿੱਚੋਂ ਜਿਹੜਾ ਯੁਧਿਸ਼ਟਰ ਸੀ ਬੜਾ ਧਰਮੀ ਸੀ ਇਹ ਝੂਠ ਨਹੀਂ ਬੋਲਦਾ ਸੀ ਗੁੱਸਾ ਨਹੀਂ ਕਰਦਾ ਸੀ ਸੱਚਵਾਦੀ ਸੀ ਇਸ ਕਰਕੇ ਯੁਧਿਸ਼ਟਰ ਨੂੰ ਧਰਮਗ ਕਿਹਾ ਹੈ ਜਦੋਂ ਇਹ ਆਪਣੇ ਇਸ਼ਟ ਕੋਲੋਂ ਉਸਤਾਦ ਕੋਲੋਂ ਪੜ੍ਹਦਾ ਸੀ ਇੱਕ ਵਾਰੀ ਉਹਨੇ ਪੁੱਛ ਲਿਆ ਵੀ ਤੂੰ ਕਿੰਨਾ ਕੁ ਪੜ੍ਹ ਲਿਆ ਹੈ ਪਹਿਲਾਂ ਉਹ ਦੁਰਯੋਧਨ ਨੂੰ ਪੁੱਛਿਆ ਉਹ ਕਹਿੰਦਾ ਇੰਨਾ ਗੁਰੂ ਜੀ ਤਾਂ ਤੁਹਾਨੂੰ ਵੀ ਨਹੀਂ ਕਹਿੰਦੇ ਹੈਗਾ ਜਿੰਨਾ ਮੈਂ ਪੜ੍ਹ ਗਿਆ ਮੈਂ ਤੁਹਾਡੇ ਨਾਲੋਂ ਵੀ ਜ਼ਿਆਦਾ ਸਿੱਖ ਗਿਆ ਜ਼ਿਆਦਾ ਪੜ੍ਹ ਗਿਆ ਜ਼ਿਆਦਾ ਰਾਜਨੀਤੀ ਹੈ ਅਤੇ ਯੁਧਿਸ਼ਟਰ ਨੂੰ ਪੁੱਛਿਆ ਇਹ ਕਹਿੰਦਾ ਜੀ ਮੈਂ ਤਾਂ ਮੈਂ ਥੋੜ੍ਹਾ ਬਹੁਤਾ ਪੜ੍ਹਿਆ ਬਹੁਤਾ ਨਹੀਂ ਕਹਿੰਦੇ ਵੀ ਲੱਗਾ ਲੱਗ ਪੜ੍ਹਦਿਆਂ ਤਾਂ ਬੜਾ ਸਮਾਂ ਹੋ ਗਿਆ ਕਹਿੰਦੇ ਠੀਕ ਆ ਵੀ ਪੜ੍ਹਦਿਆਂ ਬਹੁਤ ਸੋ ਗਿਆ ਪਰ ਪੜ੍ਹਿਆ ਥੋੜ੍ਹਾ ਹੀ ਹੈ ਕਹਿੰਦੇ ਇਹਦਾ ਕਾਰਨ ਕੀ ਹੈ ਕਹਿੰਦੇ ਪੜ੍ਹਿਆ ਤਾਂ ਉਹੀ ਹੁੰਦਾ ਜਿਹਤੇ ਅਮਲ ਹੋਵੇ ਜਿਹੜਾ ਪੜ੍ਹ ਕੇ ਅਮਲ ਹੀ ਨਹੀਂ ਕਰਨਾ ਉਹ ਕਾਹਲਾ ਪੜ੍ਹਿਆ ਹੈ ਕਹਿੰਦੇ ਫਿਰ ਤੂੰ ਕਿਹੜਾ ਕਿਹੜਾ ਪੜ੍ਹਿਆ ਕਹਿੰਦੇ ਲਓ ਜੀ ਮੈਂ ਇਹਨਾਂ 'ਤੇ ਅਮਲ ਕੀਤਾ ਹੀ ਪੜ੍ਹ ਲਿਆ ਇੱਕ ਤਾਂ ਵੀ ਮੈਂ ਸਾਰੀ ਜ਼ਿੰਦਗੀ ਝੂਠ ਨਹੀਂ ਬੋਲਾਂਗਾ ਇਹ ਪੜ੍ਹ ਲਿਆ ਪਕਾ ਲਿਆ ਸੰਥਿਆ ਵੀ ਕੁਝ ਵੀ ਹੋ ਜਾਵੇ ਮੈਥੋਂ ਬੈਰੀ ਵੀ ਪੁੱਛ ਲਏ ਨਾ ਮੈਂ ਉਹਨੂੰ ਸੱਚ ਕਹਾਂਗਾ ਝੂਠ ਨਹੀਂ ਸੱਚ ਬੋਲਾਂਗਾ ਝੂਠ ਨਹੀਂ ਬੋਲਾਂਗਾ ਇਹ ਦੋਵੇਂ ਮੈਂ ਪਕਾ ਲਏ ਪੂਰਾ ਪੜ੍ਹ ਲਿਆ ਉਹ ਭਾਵੇਂ ਯੁਧਿਸ਼ਟਰ ਨੇ ਤਾਂ ਸੱਚ ਹੀ ਬੋਲਿਆ ਸੀ ਕ੍ਰਿਸ਼ਨ ਜੀ ਨੇ ਐਸਾ ਕੁਝ ਵਿੱਚ ਅਲ ਜ਼ਰੂਰ ਕਰ ਦਿੱਤੀ ਸੀ ਰੌਲਾ ਰੁੜਾ ਭਾਰਤ ਜਦੋਂ ਮਹਾਂਭਾਰਤ ਦਾ ਜੰਗ ਯੁੱਧ ਹੋਇਆ ਸੀ ਉਹ ਐਸਾ ਮਹਾਂਭਾਰਤ ਵਿੱਚ ਆਉਂਦੀ ਸਾਖੀ ਜੀ ਇਸੇ ਤਰ੍ਹਾਂ ਫਿਰ ਉਹ ਕਹਿੰਦਾ ਜੀ ਦੂਜਾ ਵੀ ਜਿਹੜੇ ਆਪ ਤੋਂ ਮਹਾਨ ਵੱਡੇ ਪੁਰਸ਼ ਹੈ ਅਤੇ ਉਹਨਾਂ ਦੀ ਗੱਲ ਕਹੀ ਹੋਈ ਉਹ ਕੋਈ ਮੇਰਾ ਅਪਮਾਨ ਕਰਦੇ ਨੇ ਮੈਨੂੰ ਮਾਰਨ ਕੁੱਟਣ ਮੈਂ ਗੁੱਸਾ ਨਹੀਂ ਕਰੂੰਗਾ ਇਹ ਮੈਂ ਪੜ੍ਹ ਲਿਆ ਹੈ ਕਹਿੰਦਾ ਵੀ ਇਹ ਤਾਂ ਬੜਾ ਔਖਾ ਹੈ ਇਹ ਆਪ ਤੋਂ ਵੱਡਾ ਕੋਈ ਬਿਨਾਂ ਗਲਤੀ ਤੋਂ ਬਿਨਾਂ ਕਸੂਰ ਤੋਂ ਥੋੜ੍ਹਾ ਬਹੁਤਾ ਕੋਈ ਸਜ਼ਾ ਦੇਵੇ ਫਿਰ ਤਾਂ ਗੁੱਸਾ ਆਊ ਕਹਿੰਦਾ ਨਹੀਂ ਜੀ ਮੈਂ ਪੜ੍ਹ ਲਿਆ ਮੈਂ ਪਕਾ ਲਿਆ ਵੀ ਮੈਂ ਆਪ ਤੋਂ ਵੱਡੇ ਦਾ ਗੁੱਸਾ ਨਹੀਂ ਕਰੂੰਗਾ ਜੋ ਮਰਜ਼ੀ ਕਰੇ ਭਾਵੇਂ ਕਸੂਰ ਹੋਵੇ ਭਾਵੇਂ ਬਿਨਾਂ ਕਸੂਰ ਤੋਂ ਮੈਨੂੰ ਸਜ਼ਾ ਦੇ ਤਾਂ ਮੈਂ ਨਹੀਂ ਕਰਾਂਗਾ ਅਤੇ ਉਸ ਵੇਲੇ ਉਸਤਾਦ ਨੇ ਕਿਹਾ ਵੀ ਕਹਿੰਦਾ ਹੀ ਕਹਿੰਦਾ ਕਿ ਅਮਲ ਵੀ ਹੈਗਾ ਹੈ ਉਹ ਬਿਨਾਂ ਵਜ੍ਹਾ ਕਥਾ ਤੋਂ ਮੂੰਹ 'ਤੇ ਤਰੱਕ ਦੇ ਕੇ ਥੱਪੜ ਮਾਰਿਆ ਦੇ ਯੁਧਿਸ਼ਟਰ ਨੇ ਹੁਣ ਗੁੱਸਾ ਕਰਦਾ ਕਿ ਨਹੀਂ ਕਰਦਾ ਹੁਣ ਧਰਮ ਦਾ ਗਿਆਤਾ ਸੀ ਧਰਮੀ ਬਣਿਆ ਸੀ ਅਮਲ ਸੀ ਅਤੇ ਉਸ ਵੇਲੇ ਉਹ ਦੂਜਾ ਜਿਹੜਾ ਗੱਲ ਜੀ ਹੈ ਨਾ ਇੱਧਰ ਕਰਤੀ ਸਾਹਮਣੇ ਕਹਿੰਦੇ ਜੀ ਉਸਤਾਦ ਜੀ ਕੋਈ ਮਾਰ ਕੇ ਅਕਲਮਤੀ ਦਿਓਗੇ ਇੱਧਰ ਵੀ ਮਾਰੋ ਇਹ ਮਾਰਨਾ ਹੀ ਚਾਹੀਦਾ ਇਹਨੂੰ ਇਹ ਮਾਰੇ ਬਿਨਾਂ ਮੂਰਖ ਸਿਆਣਾ ਨਹੀਂ ਬਣਦਾ ਹੈ ਉਸੇ ਵੇਲੇ ਥਾਪੜਾ ਦੇ ਕਹਿੰਦੇ ਵੀ ਸ਼ਾਬਾਸ਼ ਠੀਕ ਤੋਂ ਪੜ੍ਹਿਆ ਹੈ ਪੜ੍ਹਿਆ ਤਾਂ ਉਹੀ ਹੁੰਦਾ ਜੀ ਜਿਹਦੇ 'ਤੇ ਅਮਲ ਹੋਵੇ ਜਿਹੜਾ ਪੜ੍ਹ ਕੇ ਉਹਦੇ 'ਤੇ ਅਮਲ ਹੀ ਨਹੀਂ ਕਰਨਾ ਹੈ ਫਿਰ ਕਾਹਦਾ ਪੜ੍ਹਿਆ ਫਿਰ ਤਾਂ ਜੇ ਤਾਂ ਪੜ੍ਹਿਆ ਤੇਤਾ ਕੜਿਆ ਉਹ ਤੀਰਥ ਭਵਿਆ ਤੇਤੋਂ ਲਵਿਆ ਵਾਲੀ ਗੱਲ ਇਸ ਤਰ੍ਹਾਂ ਵੀ ਇਹ ਜਿਹੜੇ ਯੁਧਿਸ਼ਟਰ ਆਦਿਕ ਧਰਮ ਦੇ ਗਿਆਤੇ ਸੀ ਧਰਮ 'ਤੇ ਪਹਿਰਾ ਦੇਣ ਵਾਲੇ ਅਮਲੀ ਜਾਮੇ ਵਾਲੇ ਸਤਵਾਦੀ ਸਨ ਝੂਠ ਤੋਂ ਬਚਣ ਵਾਲੇ ਕਿਸੇ ਦਾ ਗੁੱਸਾ ਨਹੀਂ ਕਰਨ ਵਾਲੇ ਸਨ ਅਰਜਨ ਆਦ ਕ੍ਰਿਸ਼ਨ ਕੇ ਪਿਆਰੇ ਅਰਜਨ ਤੋਂ ਆਦ ਲੈ ਕੇ ਜਿਹੜੇ ਭਗਵਾਨ ਕ੍ਰਿਸ਼ਨ ਦੇ ਬੜੇ ਪਿਆਰੇ ਸਨ ਰਾਮ ਚੰਦ ਆਦਿਕ ਮਿਰਜ਼ਾ ਆਦਿਕ ਵਿਸ਼ਨੂੰ ਦੇ ਅਵਤਾਰ ਜਿਹੜੇ ਰਾਮ ਚੰਦਰ ਆਦਿਕ ਹੋਏ ਜਿਹੜੇ ਮਰਜ਼ਾਦਾ ਦੇ ਪਾਲਣ ਵਾਲੇ ਹੈ ਵੀ ਮਾਂ ਪਿਓ ਜੋ ਆਗਿਆ ਕਰਨ ਉਹਨੇ ਖਿੜੇ ਮੱਥੇ ਪ੍ਰਵਾਨ ਕਰਨਾ ਉਹ ਮਰਜ਼ਾਦਾ ਵਿੱਚ ਰਹੇ ਨਹੀਂ ਤਾਂ ਕਹਿੰਦੇ ਵੀ ਅਸੀਂ ਹੁਣ ਵਿਸ਼ਨੂੰ ਦੇ ਅਵਤਾਰ ਹਾਂ ਅਸੀਂ ਮਾਂ ਪਿਓ ਦੀ ਆਗਿਆ ਕਿਉਂ ਨਹੀਂ ਅਸੀਂ ਤਾਂ ਇਹਨਾਂ ਨੂੰ ਪੈਦਾ ਕਰਨ ਵਾਲੇ ਪਾਲਣਾ ਕਰਨ ਵਾਲੇ ਹਾਂ ਨਹੀਂ ਉਹ ਜਿਹੋ ਜਿਹਾ ਸਰੂਪ ਧਾਰਿਆ ਸੀ ਵੀ ਮਾਂ ਬਾਪ ਦੀ ਆਗਿਆ ਵਿੱਚ ਰਹਿਣਾ, ਜੋ ਕਹਿਣ ਉਹਨੂੰ ਖਿੜੇ ਮੱਥੇ ਭਰਨਾ ਹੈ। ਅਤੇ ਜਦੋਂ ਦਸ਼ਰਥ ਨੇ ਕਹਿ ਦਿੱਤਾ ਵੀ ਰਾਮ ਜੀ ਆਪ ਜੀ ਨੂੰ 12 ਸਾਲ ਬਨੋਵਾਸ, 13ਵੇਂ ਸਾਲ ਹੋ ਅਤੇ ਇਹ ਭਰਤ ਰਾਜ ਭਾਗ 'ਤੇ ਬੈਠੂਗਾ। ਕਹਿਣ ਲੱਗੇ ਜੀ ਸਤ ਬਚਨ, ਤੁਹਾਡਾ ਗਿਰੇ ਮੱਥੇ ਪ੍ਰਵਾਨ ਹੈ। ਇਸ ਤਰ੍ਹਾਂ ਜਿਹੜੇ ਕੋਈ ਮਰਜ਼ਾਦਾ ਰੱਖਣ ਵਾਲੇ, ਮਰਜ਼ਾਦਾ ਦੀ ਪਾਲਣਾ ਕਰਨ ਵਾਲੇ ਰਾਜ ਆਦਿਕ ਰਾਮ ਚੰਦਰ ਆਦਿਕ ਜੀ ਹਨ, ਇੱਕ ਖੂਬੀ ਹੈ ਨਾ। ਜਨ ਪ੍ਰੈ ਸ੍ਰੀ ਨਰ ਸਿੰਘ ਜੇ ਆਦਿਕ, ਨਰ ਸਿੰਘ ਤੋਂ ਆਦਿ ਲੈ ਕੇ ਜਿਹੜੇ ਜਨਾਂ ਦੇ ਪਿਆਰੇ ਹੋਏ, ਜਿਵੇਂ ਪ੍ਰਹਿਲਾਦ ਭਗਤ ਪਿਆਰਾ ਸੀ, ਉਹਦੀ ਨਰ ਸਿੰਘ ਨੇ ਰੱਖਿਆ ਕੀਤੀ ਸੀ। ਰੱਖਿਆ ਕਰਨ ਵਾਲੇ ਨਰਸਿੰਘ ਆਦਿਕ, ਸ਼੍ਰੀ ਘਨ ਸ਼ਿਆਮ ਆਦਿ ਰਸ ਗਿਆਤਾ, ਇਸ ਤਰ੍ਹਾਂ ਸਵਾਏ ਮਾਨ ਘਨ ਸ਼ਿਆਮ ਜੀ, ਕ੍ਰਿਸ਼ਨ ਜੀ ਆਦਿਕ ਜੋ ਸੰਸਾਰੀ ਰਸਾਂ ਦੇ ਗਿਆਤੇ ਸਨ, ਸੰਸਾਰੀ ਰਸਾਂ ਕਸਾਂ ਨੂੰ ਸਮਝਣ ਵਾਲੇ ਸਨ, ਰਾਸ ਲੀਲਾ ਰਾਹੀਂ ਸ੍ਰੀ ਬਾਵਨ ਆਦਿ ਬਾਮਨ ਆਦਿਕ ਛਲ ਜਾਤਾ, ਇਸੇ ਤਰ੍ਹਾਂ ਜਿਹੜੇ ਬਾਵਨ ਅਵਤਾਰ ਸੀ ਉਹ ਸ਼ਰਣਾ ਜਾਣਦੇ ਸਨ, ਦਸ਼ਰਥ ਆਦਿਕ ਪੂਰ ਪ੍ਰਤੱਗਿਆ, ਦਸ਼ਰਥ ਤੋਂ ਬਾਅਦ ਲੈ ਕੇ ਜਿਹੜੀ ਆਪਣੀ ਪ੍ਰਤੱਗਿਆ ਕੀਤੀ ਉਹਨੂੰ ਪੂਰਿਆਂ ਕਰਨ ਵਾਲੇ, ਉਹ ਕਕਈ ਨਾਲ ਜੋ ਪ੍ਰਤੱਗਿਆ ਕੀਤੀ ਸੀ ਉਹ ਪੂਰੀ ਕੀਤੀ, ਪੂਰਾ ਉਤਰਿਆ ਦਸ਼ਰਥ। ਜੋਗ ਭੋਗ ਸਮ ਜਨਕ ਤਤ ਗਿਆ, ਤਤ ਗਿਆ ਇਸ ਤਰ੍ਹਾਂ ਤਾਂ ਕਹਿੰਦੇ ਜਨਕ ਰਾਜੇ ਵਾਂਗੂ ਜੋ ਤਤ ਗਿਆ ਨੇ, ਤਤ ਗਿਆਤਿਆ ਹੋਇਆ ਹੈ, ਜਨਕ ਵਾਂਦੇ ਸਮਾਨ ਜਿਹੜੇ ਤਤ ਦੇ ਗਿਆਤੇ ਹੋਏ ਹੈ, ਇਸ ਤਰ੍ਹਾਂ ਕਿ ਰਾਜ ਭਾਗ ਦੇ ਵਿੱਚ ਰਹਿ ਕੇ, ਯੋਗ ਦੇ ਵਿੱਚ ਭੋਗ ਵਿੱਚ ਹੀ ਰਹਿ ਕੇ ਯੋਗ ਜੁੜੇ ਰਹੇ, ਪਰਮੇਸ਼ਰ ਰਾਜ ਭੋਗ ਕਰਨ ਵਾਲੇ ਹਨ, ਰਾਜ ਯੋਗ ਤਨਵਾਣਿਆ ਜਿਵੇਂ ਲਿਖਿਆ ਹੈ। ਗੋਰਖ ਆਦਿ ਸਿੱਧ ਸਮੁਦਾਏ, ਗੋਰਖ ਤੋਂ ਆਦਿ ਲੈ ਕੇ ਜਿਵੇਂ ਪਰਤਨੀ ਨਾਥ, ਮੰਗਲ ਨਾਥ, ਈਸ਼ਰ ਨਾਥ, ਇਹ ਸਿਆਣੇ ਸਿੱਧ ਸੀ, ਇਹ ਸਮੁਦਾਏ ਬੇਅੰਤ ਆਦਿ ਕਬੀਰ ਭਗਤ ਸਮੁਦਾਏ, ਸਾਹਿਬ ਤੋਂ ਆਦ ਲੈ ਕੇ ਜਿੰਨੇ ਸਮੂਹ ਭਗਤ ਹੋਏ, ਨਾਮਦੇਵ ਜੀ, ਰਵਿਦਾਸ ਜੀ, ਫਰੀਦ ਜੀ, ਪਰਮਾਨੰਦ ਜੀ, ਰਾਮਾਨੰਦ ਜੀ, ਪਿਪਾਦਕ ਜੈ ਦੇਵ, ਬੁੱਢੇ ਆਦਿਕ ਗੁਰ ਕੇ ਸਿੱਖੇ, ਬਾਬਾ ਬੁੱਢਾ ਸਾਹਿਬ ਤੋਂ ਆਦ ਲੈ ਕੇ ਭਾਈ ਫਕੀਰਤ ਵਰਗੇ, ਸਧਾਰਨ ਵਰਗੇ, ਇਹ ਗੁਰੂ ਕੇ ਮਹਾਨ ਸਿੱਖ ਹੋਏ ਹੈ। ਭਾਏ ਜੋ ਭੂਤ ਭਵਾਨ ਭਵਿਖਿਆ, ਜਿਹੜੇ ਕਹਿੰਦੇ ਪਿੱਛੇ ਹੋਏ ਹੈ, ਉਹ ਦਸਾਂ ਸਰੂਪਾਂ ਦੇ ਭਾਈ ਪਾਰੋ ਵਰਗੇ, ਹੋਰ ਭਾਈ ਜੀਵਾ ਵਰਗੇ, ਇਸ ਤਰ੍ਹਾਂ ਵਿਧੀ ਜਨ ਭਾਈ ਜੇਠੇ ਪੁਰਾਣੇ ਵਰਗੇ, ਜਿਹੜੇ ਪਿੱਛੇ ਗੁਰੂ ਕੇ ਸਿੱਖ ਹੋਏ ਹੈ, ਉਹ ਪਿਛਲੇ ਸਮੇਂ ਵਿੱਚ ਅਤੇ ਭਵਾਨ ਹੁਣ ਵਰਤਮਾਨ ਸਮੇਂ ਵਿੱਚ ਹੈਗੇ ਹੈ। ਉਹ ਬੀਜ ਰੂਪ ਵਿੱਚ ਤਾਂ ਹੈਗੀ ਹੈ ਨਾ ਸਿੱਖੀ, ਠੀਕ ਹੈ ਸਾਡੇ ਵਰਗੇ ਹਲਵਾ ਮੰਡਲ ਖੰਡ ਵਾਲੇ ਜ਼ਿਆਦੇ ਹੈ, ਅਤੇ ਸਤਸੰਗਵੀ ਵੀ ਹੈਗੀ ਹੈ, ਐਸੇ ਵੀ ਜਬ ਤੱਕ ਕਮਾਈ ਕਰਨ ਵਾਲੇ ਹੈ, ਜਾਣੀ ਹੁਣ ਉਹ ਥੋੜ੍ਹੇ ਰਹਿ ਗਏ ਹੈ, ਅਤੇ ਸ਼ਗਨ ਛਕਾਉਣ ਵਾਲੇ, ਗੱਫੇ ਲਾਉਣ ਵਾਲੇ ਬਹੁਤੇ ਹੋ ਗਏ ਹੈ। ਇਉਂ ਜਿਹੜੇ ਕੋਈ ਵੀ ਹੁਣ ਵਰਤਮਾਨ ਸਮੇਂ ਵਿੱਚ ਵੀ ਹੈਗੇ ਆ ਸਹੀ ਰੂਪ ਵਿੱਚ ਸਿੱਖੀ ਨੂੰ ਕਮਾਉਣ ਵਾਲੇ, ਅਤੇ ਆਉਣ ਵਾਲੇ ਸਮੇਂ ਵਿੱਚ ਜਿਹੜੇ ਗੁਰੂ ਕੇ ਸਿੱਖੇ ਸਿੱਖੀ ਨੂੰ ਕਮਾਉਣ ਵਾਲੇ ਹੋਣਗੇ। ਸਭ ਕੋ ਮੈਂ ਅਭਿਬੰਧਨ ਕਰ ਹੂੰ, ਐਸੇ ਕਹਿੰਦੇ ਜਿਹੜੇ ਪਿੱਛੇ ਹੋਏ ਆ ਹੁਣ ਹੈਗੇ ਆ ਗੋਤ ਰੂਪ ਵਿੱਚ, ਅਤੇ ਅੱਗੇ ਨੂੰ ਹੋਣਗੇ, ਸਾਰਿਆਂ ਨੂੰ ਮੈਂ ਨਮਸਕਾਰ ਕਰਦਾ। ਇਹ ਅਥਾਹ ਸ਼ਰਧਾ ਹੈ ਕਵੀਰ ਜੀ ਦੀ, ਅਥਾਹ ਨਿਮਰਤਾ ਹੈ। ਕਿਰਪਾ ਕਰੋ ਗੁਰ ਸੁਜਸ ਉਚਾਰਹੁ, ਹੇ ਗੁਰੂ ਕੇ ਸਿੱਖੋ, ਗੁਰੂ ਕੇ ਸਿੱਖ ਸੇਵਕੋ, ਤੁਸੀਂ ਕਿਰਪਾ ਕਰੋ ਜਿਸ ਕਰਕੇ ਮੈਂ ਦਸਾਂ ਸਤਿਗੁਰਾਂ ਦਾ ਸ੍ਰੇਸ਼ਟ ਉਚਾਰ ਜਸ ਉਚਾਰਨ ਕਰਾਂ। ਛੰਦਾਬੰਦੀ ਵੀ ਸੋਹਣੀ ਕਵਿਤਾ ਵਿੱਚ, ਸੂਰਜ ਆਦਿ ਜੇ ਕਰਹਿ ਪ੍ਰਕਾਸ਼ ਹੈ, ਹੋਰ ਪਾਸੇ ਨੂੰ ਚੱਲਦੇ ਕਹਿੰਦੇ ਆ ਸੂਰਜ ਵਿੱਚ ਵੀ ਗੁਣ ਹੈ, ਵੀ ਜਦੋਂ ਇਹ ਚੜ੍ਹਦਾ ਹੈ ਚੱਕੀ ਲੋਹਾ ਚਾਰੇ ਚੱਕਾਂ ਵਿੱਚ ਪ੍ਰਕਾਸ਼ ਕਰ ਦਿੰਦਾ ਹੈ, ਇਸ ਤਰ੍ਹਾਂ ਵੀ ਸੂਰਜ ਆਦਿਕ ਜਿਹੜੇ ਆ ਦੁਨੀਆਂ ਨੂੰ ਪ੍ਰਕਾਸ਼ ਕਰ ਰਿਹਾ, ਚਾਨਣ ਕਰ ਰਿਹਾ, ਮੁਕਤ ਸੇਵਾ ਕਰ ਰਹੇ ਹਨ। ਚੰਦ ਆਦਿ ਜੇ ਸੀਤਲ ਰਸ ਹੈ, ਇਸ ਤਰ੍ਹਾਂ ਚੰਦਨ ਆਦਿਕ ਜਿਹੜੇ ਕਹਿੰਦੇ ਠੰਡ ਦੇ ਰਾਸ ਹਨ, ਠੰਡ ਦੇ ਖਾਣ ਹਨ, ਬਹੁਤੀ ਠੰਡ ਦੇ ਵਾਲੇ ਹਨ। ਨਾਰਦ ਆਦਿਕ ਪ੍ਰੇਮੀ ਜੇ, ਇਸ ਤਰ੍ਹਾਂ ਜਿਹੜੇ ਨਾਰਦ ਆਦਿਕ ਪ੍ਰੇਮ ਨਾਲ ਭਗਤੀ ਕਰਨ ਵਾਲੇ ਪ੍ਰੇਮੀ ਕਹੇ ਹਨ। ਸਾਰਦ ਆਦਿਕ ਬਕਤਾ ਤੇ, ਜਿਹੜੀ ਸਾਰਦਾ ਆਦਿਕ ਹੈ ਕਵਿਤਾ ਦੀ ਦਾਦ ਕੀ, ਜਿਹੜੇ ਕੋਈ ਵਕਤਾ ਹਨ, ਕਥਨ ਕਰਨ ਵਾਲੇ ਹਨ। ਚਤੁਰ ਸ਼ੇਸ਼ ਆਦਿਕ ਵੱਡ ਕਹਿਤ, ਸ਼ੇਸ਼ ਨਾਗ ਤੋਂ ਆਦਿ ਲੈ ਕੇ ਜਿਹੜੇ ਬੜੇ ਬੜੇ ਕਹਿੰਦੇ ਚਤੁਰ ਕਹੇ ਜਾਂਦੇ ਹੈ, ਪਾਸ਼ਕ ਨਾਗ, ਤਛਕ ਨਾਗ, ਇਸ ਤਰ੍ਹਾਂ ਇਹ ਨੌ ਕੁੜ ਹੈ ਇਹਨਾਂ ਦੀਆਂ। ਇਹ ਸ਼ੇਸ਼ ਨਾਗ ਤੋਂ ਆਦਿ ਲੈ ਕੇ ਜਿਹੜੇ ਬੜੇ ਬੜੇ ਚਤੁਰ ਸਿਆਣੇ ਕਹੇ ਜਾਂਦੇ ਹਨ। ਹਨੁਮੰਤ ਆਦਿ ਦਾਸ ਜੇ ਲਹਿਤ, ਸ਼ੇਸ਼ ਨਾਗ ਨੂੰ ਇਸ ਕਰਕੇ ਚਤੁਰ ਸਿਆਣਾ ਕਿਹਾ ਵੀ ਹੋ 10,000 ਜਿਹੜਾ ਨਵਾਂ ਤੋਂ ਨਵਾਂ ਨਾਂ ਹੈ ਉਹ ਰੋਜ਼ ਲੈਂਦਾ ਹੈ, ਸਾਨੂੰ ਤਾਂ ਇੱਕ ਲੈਣਾ ਹੀ ਔਖਾ ਹੋਇਆ ਹੈ, ਅਤੇ ਧੰਨ ਹੈ ਇੰਨਾ ਸਿਆਣਾ ਵੀ ਰੋਜ਼ ਉੱਠ ਕੇ ਨਵਾਂ 10,000 ਨਵਾਂ ਨਾਂ ਲੈਂਦਾ ਹੈ। ਇਉਂ ਜਿਹੜੇ ਕਹੀ ਜਾਂਦੇ ਆ ਨਵੇਂ ਨਾਂ ਲੈਣ ਵਾਲੇ ਸਿਆਣੇ, ਹਨੂੰਮਾਨ ਆਦਿਕ ਜਿਹੜੇ ਦਾਸ ਦਾ ਭਾਵ ਵੀ ਜਾਣੇ ਜਾਂਦੇ ਆ, ਦਾਸ ਬਣ ਕੇ ਕੁਝ ਬਣੇ ਹੀ ਨਹੀਂ ਆ, ਉਹੀ ਉਹੀ ਕਾਨੇ ਵਾਂਗੂ ਨਹੀਂ ਕਿਤੇ ਕਿਹਾ ਹੈ। ਸਭ ਕੇ ਪ੍ਰਥਮੈ ਨਾਮ ਸਿਮਰਉਂ, ਹਾਏ ਜਿੰਨੇ ਪਿੱਛੇ ਗਿਣੇ ਆ ਸਭ ਤੋਂ ਪਹਿਲਾਂ ਮੈਂ ਇਹਨਾਂ ਦੇ ਨਾਮਾਂ ਨੂੰ ਚੇਤੇ ਕਰਦਾ ਹਾਂ। ਧਰ ਭਰ ਧਰ ਸਿਰ ਨਮੋ ਉਚਰਉਂ, ਉਸ ਤੋਂ ਬਾਅਦ ਕਹਿੰਦੇ ਧਰਤੀ ਉੱਪਰ ਸੀਸ ਰੱਖ ਕੇ ਮੈਂ ਨਮਸਕਾਰ ਵੀ ਉਚਾਰਨ ਕਰਦਾ, ਨਮਤਾ ਵੀ ਟੇਕਦਾ ਵੀ ਤੁਸੀਂ ਧੰਨ ਹੋਏ ਗੁਣ ਧਾਰਨ ਕੀਤੇ। ਸਭ ਵਿਦ ਹੋਏ ਸਹਾਇਕ ਮੇਰੇ, ਮੈਂ ਨਾਲ ਮੰਗ ਵੀ ਕਰਦਾ ਵੀ ਤੁਸੀਂ ਸਾਰੇ ਮੇਰੇ ਸਰਤ ਨਾ ਕਰਕੇ ਸਹਾਇਕ ਹੋਵੋ ਜੀ। ਵਿਘਨ ਬਿਨਾਸਹ ਰਹੇ ਨਾ ਰਹੇ ਮਮ ਨੇਰੇ, ਤੁਸੀਂ ਇਹ ਮਹਾਨ ਹੋ ਕਹਿੰਦੇ ਮੇਰੇ ਨੇੜੇ ਰਹਿ ਕੇ ਮੇਰੇ ਅੰਗ ਸੰਗ ਹੋ ਕੇ ਜੋ ਵਿਘਨ ਪੈਣ ਵਾਲੇ ਐਸ਼ ਇਤਿਹਾਸ ਵਿੱਚ ਨੂੰ ਆਪ ਨਾਸ਼ ਕਰ ਦੇਵੋ। ਸਵਈਆ ਸ੍ਰੀ ਗੁਰ ਕੋ ਜਸ ਸਾਗਰ ਰੂਪ, ਇਸ ਤਰ੍ਹਾਂ ਇਹ ਚਲੋ ਆਪਾਂ ਫਿਰ ਪੜ੍ਹ ਲਾਂਗੇ ਕਿਉਂਕਿ ਲੰਮਾ ਚੱਲ ਪੈਣਾ ਹੈ, ਇਹ ਸਾਰਾ ਪੂਰਾ ਫਿਰ ਪੂਰੇ ਕਰ ਲਵਾਂਗੇ। ਇੱਥੋਂ ਪ੍ਰਕਰਨ ਜਿਹਾ ਬਦਲ ਗਿਆ ਹੈ, ਜਿਵੇਂ ਖਾਲਸਾ ਪੰਥ ਅਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਲੈ ਕੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਸਾਰਾ ਇਹ ਫਿਰ ਮਾਮਿਣ ਮਾਜਾ ਮੰਗਲ ਕਰਨਗੇ, ਫਿਰ ਜਿਹੜਾ ਇਹ ਗੁਰਪ੍ਰਤਾਪ ਸੂਰਜ ਰੱਖਿਆ ਇਹਦੇ ਰਚਣ ਦਾ ਕਾਰਨ ਜਾਂ ਦੱਸਣਗੇ, ਇਹਦਾ ਨਾਂ ਗੁਰਪ੍ਰਤਾਪ ਸੂਰਜ ਕਿਉਂ ਰੱਖਿਆ ਉਹਦਾ ਵੀ ਖੁਲਾਸਾ ਕਰਨਗੇ, ਉਹ ਕੁਝ ਇਤਿਹਾਸ ਆਪਾਂ ਅੱਗੇ ਕੱਲ੍ਹ ਨੂੰ ਪੜ੍ਹ ਲਵਾਂਗੇ, ਹੁਣ ਸਮਾਂ ਇੱਥੇ ਹੀ ਸਮਾਪਤੀ ਕਰੀਏ। ਸਭ ਕੇ ਪ੍ਰਥਮੈ ਨਾਮ ਸਿਮਰਉਂ, ਧਰ ਭਰ ਧਰ ਸਿਰ ਨਮੋ ਉਚਰਉਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।